ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰ ਪਾਰਸ ਚਰਨ ਮਨ ਮਨੂਰ ਮਮ ਪੇਟ ਕੰਚਨ ਸੋ ਹੋਵਹਿ ਜਬ ਹੈ ਲਗਹਨ ਜਮ ਕੀ ਫੇਟ ਸ੍ਰੀ ਸਤਿਗੁਰ ਪਾਰਸ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਬੇਨਤੀ ਬੇਅੰਤ ਕਿਰਪਾ ਨਾਲ, ਬਖਸ਼ਿਸ਼ ਅਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਰਾਹੀਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ। ਅਜੇ ਵੀ ਅਗਲਾ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਸਰਵਣ ਕਰਨ ਲਈ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਭਰਦਿਆਂ ਤਸਾ ਦਰਸ਼ਨ ਦਾਰ ਕਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਕੀਰਤਨ ਸੁਣ ਕੇ ਲਾਹੇ ਲਾਹ ਲੈ ਰਹੇ ਸੀ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਭਾਈ ਮਰਦਾਨਾ ਜੀ ਪਹੁੰਚੇ, ਬਚਨ ਵਿਲਾਸ ਹੋਏ। ਮਰਦਾਨਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਰਹਿਣ ਵਾਸਤੇ ਮੰਨ ਗਿਆ ਸੀ, ਇੱਥੇ ਰਹਿ ਪਿਆ ਸੀ। ਜਿਸ ਤਰ੍ਹਾਂ ਫਿਰ ਗੁਰੂ ਮਹਾਰਾਜ ਦੀ ਆਗਿਆ ਨਾਲ ਹੀ ਫੇਰੂ ਨਗਰ ਤੋਂ ਇਹ ਫਰੰਦੇ ਦੇ ਸੰਤ ਦਾ ਜਿਹੜਾ ਰਵਾਵ ਹੈ, ਜੋ ਦੇਵ ਲੋਕ ਵਿੱਚ ਗੰਧਰਵ ਦੇਵਤਿਆਂ ਦੇ ਰਾਜਿਆਂ ਕੋਲ ਹੀ ਰਹਿ ਰਿਹਾ ਸੀ, ਇਹਦੀ ਇੱਛਾ ਸੀ, ਉਹ ਇੱਥੇ ਆ ਕੇ ਮਰਦਾਨੇ ਨੂੰ ਦੇ ਕੇ ਗਿਆ, ਮਹਾਰਾਜ ਦੇ ਵੀ ਦਰਸ਼ਨ ਕਰਕੇ ਗਿਆ। ਮਰਦਾਨਾ ਜਿਸ ਵੇਲੇ ਵਿਦਿਆ ਕਰਨ ਗਿਆ ਸੀ, ਦੇਖਦੇ ਹੀ ਇਹ ਅਲੋਪ ਹੋ ਗਿਆ ਸੀ, ਅਚਰਜਾ ਹੋਇਆ ਸੀ, ਸਤਿਗੁਰਾਂ ਪਾਸ ਆ ਗਿਆ। ਮਹਾਰਾਜ ਨੇ ਕਿਹਾ ਵੀ ਉਹਨੂੰ ਰਬਾਬੀ ਨੂੰ ਕਿੱਥੋਂ ਕਿਤੇ ਕਰ ਤੋਂ ਵਿਦਿਆ ਕਰਿਆ ਹੈ, ਕਰਨ ਗਿਆ ਮਹਾਰਾਜ ਤੋਂ ਬਾਹਰ ਨਿਕਲਦਿਆਂ ਸਾਰੇ ਅਲੋਪ ਹੋ ਗਿਆ। ਸੁਭਾਅ ਬੜਾ ਵਧੀਆ ਸੀ, ਸੋਹਣਾ ਸੁੰਦਰ ਸਰੂਪ ਸੀ। ਇਹ ਕੌਣ ਸੀ? ਮਹਾਰਾਜ ਕਹਿੰਦੇ ਇਸ ਮਾਤ ਲੋਕ ਦਾ ਨਹੀਂ ਸੀ ਇਹ ਬੰਦਾ, ਇਹ ਤਾਂ ਜਿਹੜੇ ਦੇਵਤਿਆਂ ਦਾ ਰਾਗੀ ਹੈ, ਜਿਨ੍ਹਾਂ ਨੂੰ ਗੰਧਰਵ ਰਾਗੀ ਕਹਿੰਦੇ ਹੈ, ਉਹਨਾਂ ਦੇ ਨਾਲ ਦਾ ਇਹ ਸਾਥੀ ਸੀ, ਇਹ ਸਿਮਰਨ ਕਰਨ ਵਾਲਾ ਸਾਧੂ ਸੀ। ਇਹ ਇਸ ਤਰ੍ਹਾਂ ਰਬਾਬ ਵਜਾ ਕੇ ਕੀਰਤਨ ਕਰਿਆ ਕਰਦਾ, ਜਸ ਕਰਿਆ ਕਰਦਾ ਸੀ। ਇਹਦੀ ਇਹ ਤੀਬਰ ਇੱਛਾ ਸੀ, ਇਹ ਜਿਹੜਾ ਮੇਰਾ ਰਬਾਬ ਹੈ ਗੁਰੂ ਮਹਾਰਾਜ ਨੂੰ ਮੈਂ ਭੇਟਾ ਕਰਾਂ, ਇਹ ਰਬਾਬ ਰਾਹੀਂ ਮਹਾਰਾਜ ਕੀਰਤਨ ਸੁਣ ਜਾ ਸੁਣ। ਇਸ ਕਰਕੇ ਉਸ ਇੱਛਾ ਨੂੰ ਪੂਰੀਆਂ ਕਰਨ ਵਾਸਤੇ ਇਹ ਮਰਦਾਨੇ ਤੇਰੇ ਰਾਹੀਂ ਸਾਰਾ ਕੁਛ ਕਰਿਆ ਕਰਾਇਆ, ਹੁਣ ਇਹ ਭੇਟਾ ਕਰ ਗਿਆ ਹੈ, ਅਤੇ ਤੂੰ ਇਹਨੂੰ ਵਜਾਉਣਾ ਸ਼ੁਰੂ ਕਰ। ਫਿਰ ਸਰਸਰ ਦੀ ਕਰਨ ਦੀ ਕੋਸ਼ਿਸ਼ ਜੀ ਕਰਨ ਗਿਆ, ਤਾਰਾਂ ਜੀਆਂ ਖਿੱਚਣ ਲੱਗਿਆ। ਮਹਾਰਾਜ ਕਹਿੰਦੇ ਨਹੀਂ, ਤੂੰ ਵਜਾਉਣਾ ਸ਼ੁਰੂ ਕਰ, ਇਹ ਆਪੇ ਹੀ ਸੁਰ ਹੋ ਜਾਏਗਾ। ਮੈਂ ਜਿਸ ਵੇਲੇ ਫਿਰ ਵਰਦਾਨਾ ਤਾਰ ਜੀ ਹਿਲਾ ਕੇ ਵਜਾਉਣ ਲੱਗਿਆ ਹੈ, ਅਤੇ ਰਬਾਬ ਦੀਆਂ ਤਾਰਾਂ ਵਿੱਚੋਂ ਜਿਹੜੀ ਆਵਾਜ਼ ਹੈ ਉਹ ਤਾਂ ਨਿਰੰਕਾਰ ਤੂੰ ਹੀ, ਨਿਰੰਕਾਰ ਤੂੰ ਹੀ ਕਰਤਾਰ। ਇਹ ਸੁਣ ਕੇ ਮਰਦਾਨਾ ਵੀ ਖੁਸ਼, ਅਤੇ ਗੁਰੂ ਮਹਾਰਾਜ ਦੀ ਉੱਥੇ ਬੈਠਿਆਂ ਹੀ ਸਮਾਧੀ ਲੱਗ ਗਈ, ਨੇਤਰ ਬੰਦ ਹੋ ਗਏ, ਅਡੋਲ ਹੋ ਗਏ ਨੇ। ਇਸ ਤਰ੍ਹਾਂ ਇਹ ਮਰਦਾਨੇ ਨੇ ਕੁਛ ਸਮੇਂ ਤੋਂ ਬਾਅਦ ਇਹ ਨੇਤਰ ਖੋਲ੍ਹ ਕੇ ਦੇਖਿਆ ਵੀ ਮਹਾਰਾਜ ਤਾਂ ਉਵੇਂ ਬੈਠੇ ਹੈ, ਇਹ ਭੁੱਖੇ ਤੇ ਹਾਏ ਨੇ। ਜਿਵੇਂ ਮਹਾਰਾਜ ਅੱਗੇ ਬੇਨਤੀਆਂ ਕੀਤੀਆਂ, ਨਾਲ ਖਿਆਲ ਕੀਤਾ ਵੀ ਮਹਾਰਾਜ ਨੂੰ ਕਹਾਂਗੇ ਜਾਂ ਤਾਂ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕਰੋ, ਫਿਰ ਤਾਂ ਮੈਂ ਨਾਲ ਰਹਿ ਸਕਦਾ ਹਾਂ, ਨਹੀਂ ਤਾਂ ਮਾੜਾ ਔਖਾ ਕੰਮ ਹੈ ਤੁਹਾਡੇ ਨਾਲ ਰਹਿਣਾ। ਜਿਵੇਂ ਮਰਦਾਨੇ ਨਾਲ ਬਚਨ ਬਿਲਾਸ ਆਪ ਜੀ ਦੇ ਹੋਏ ਉਹ ਪ੍ਰਸੰਗ ਆ ਰਿਹਾ ਹੈ, ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਸਤਿਗੁਰ ਪਾਰਸ ਚਰਨ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਸੋਭਾ ਵਾਲੇ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਜਿਹੜੇ ਚਰਨ ਹੈ ਜਿਵੇਂ ਪਾਰਸ ਦੀ ਵੱਟੀ ਹੁੰਦੀ, ਉਸਦੇ ਸੁਦਰਸ ਹਨ। ਮਨ ਮਰੂਰ ਮਮ ਪੇਟ, ਮੇਰਾ ਜਿਹੜਾ ਮਨ ਹੈ ਉਹ ਜਿਵੇਂ ਮਨੂਰ ਲੋਹਾ ਹੁੰਦਾ ਹੈ, ਜਗਾਲ ਨਾਲ ਖਾਧਿਆ ਹੋਇਆ ਜਿਹੜਾ ਲੋਹਾ ਹੈ, ਖੰਘਰ ਜਿਹਾ ਬਣਿਆ ਹੁੰਦਾ ਲੋਹਾ, ਉਹਨੂੰ ਮਨੂਰ ਕਹਿੰਦੇ ਨੇ। ਜਾਂ ਜਿਵੇਂ ਲੱਸੀ ਚੋਂ ਲੋਹਾ ਜਿਹਾ ਰਗੜ ਰੁੜ ਕੇ ਪਾ ਦਿੰਦੇ, ਉਹ ਲੱਸੀ ਦੇ ਵਿੱਚ ਫਿਰ ਉਹ ਜਿਹੜਾ ਲੋਹਾ ਜਗਾਲ ਲੱਗ ਜਾਂਦਾ ਅਤੇ ਗਲ ਜਾਂਦਾ ਹੈ, ਮਿੱਟੀ ਵਰਗਾ ਬਣ ਜਾਂਦਾ ਹੁੰਦਾ, ਉਹ ਲਾਲ ਲੂਲ ਜਿਹੀ ਹੈ, ਉਹਨੂੰ ਫਿਰ ਉਹ ਜੰਗਾਲੇ ਲੋਹੇ ਨੂੰ ਜੰਗਾਲ ਨਾਲ ਖਾਧੇ ਹੋਏ ਮਿੱਟੀ ਵਰਗੇ ਬਣੇ ਹੋਏ ਲੋਹੇ ਨੂੰ ਮਨੂਰ ਕਿਹਾ ਜਾਂਦਾ ਹੈ। ਉਹਨੂੰ ਫਿਰ ਆ ਜਦੋਂ ਮਾਰ ਮੋਰ ਲੈਂਦੇ ਹੈ, ਕੋਈ ਉਹਨੂੰ ਫੁਲਾਦ ਕਹਿ ਦਿੰਦੇ ਹੈ, ਕੋਈ ਉਹਨੂੰ ਲੋਹ ਭਸਮ ਕਹਿ ਦਿੰਦੇ ਹੈ। ਇਸ ਤਰ੍ਹਾਂ ਕੋਈ ਮਨੂਰ ਭਸਮ ਜਾਣੀ ਜੰਗਾਲਿਆ ਹੋਇਆ ਲੋਹਾ ਜਿਹੜਾ ਹੈ, ਫਿਰ ਅੱਗਾਂ ਦੇ ਦੇ ਕੇ ਜਿਹਨੂੰ ਉਹਨੂੰ ਸਵਾਹ ਕੀਤਾ ਹੋਇਆ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਮੇਰਾ ਮਨ ਹੈ ਉਹ ਕਹਿੰਦੇ ਜਿਵੇਂ ਬਹੁਤ ਹੀ ਜੰਗਾਲਿਆ ਲੋਹਾ ਹੋਵੇ, ਜੰਗਾਲਾ ਖਾਧਾ ਹੋਵੇ, ਪਾਪਾਂ ਰੂਪੀ ਵਿਕਾਰਾਂ ਰੂਪੀ ਜੰਗਾਲ ਨਾਲ ਮੇਰਾ ਮਨ ਕਹਿੰਦੇ ਜੰਗਾਲ ਨਾਲ ਖਾਧੇ ਹੋਏ ਉਹ ਲੋਹੇ ਵਾਂਗ ਮਨੂਰ ਵਾਂਗ ਹੋਇਆ ਪਿਆ ਹੈ, ਇਹਨੇ ਉਹ ਜਿਹੜਾ ਵਿਕਾਰਾਂ ਰੂਪੀ ਜੰਗਾਲ ਨਾਲ ਖਾਧੇ ਹੋਏ ਮਨ ਰੂਹੀ ਲੋਹੇ ਨੂੰ ਮਨੂਰ ਨੂੰ ਜਦੋਂ ਮਹਾਰਾਜ ਦੇ ਚਰਨ ਕਹਿੰਦੇ ਜਿਹੜੇ ਪਾਸ ਦੀ ਵੱਟੀ ਹੈ ਉਹ ਛੋ ਜਾਣਗੇ। ਕੰਚਨ ਸੋ ਹੋਵੇ ਜਬ ਹੈ, ਜਦੋਂ ਕਹਿੰਦੇ ਹਾਂ ਛੋ ਕੇ ਮਹਾਰਾਜ ਦੇ ਚਰਨਾਂ ਨੂੰ ਪਾਸ ਵੱਟੀ ਨਾਲ, ਮੇਰਾ ਮਨ ਜਿਹੜਾ ਮਨੂਰ ਵਰਗਾ ਜੰਗਾਲੇ ਲੋਹੇ ਵਰਗਾ ਮਿੱਟੀ ਹੋਇਆ ਨਿਕੰਮਾ ਹੋਇਆ ਹੈ, ਕਹਿੰਦੇ ਸੋਨੇ ਵਰਗਾ ਹੋ ਜਾਵੇਗਾ, ਕਿਉਂਕਿ ਪਾਸ ਵੱਟੀ ਲੋਹੇ ਨੂੰ ਛੋ ਜਾਏ ਤੇ ਸੋਹਣਾ ਬਣ ਜਾਂਦਾ ਲੋਹਾ। ਇਸ ਤਰ੍ਹਾਂ ਕਹਿੰਦੇ ਮੇਰਾ ਮਨ ਜਿਹੜਾ ਜੰਗਾਲਿਆ ਪਾਪਾਂ ਦੇ ਨਾਲ ਖਾਧਾ ਪਿਆ, ਜਦੋਂ ਮਹਾਰਾਜ ਦੇ ਚਰਨ ਇਹਨੂੰ ਛੋਹ ਜਾਣਗੇ, ਪਾਰਸ ਨੂੰ ਪਾਰਸ ਛੋ ਜਾਏ ਤੇ ਲੋਹਾ ਸੋਨਾ ਹੋ ਜਾਂਦਾ। ਮੇਰਾ ਮਨ ਕਹਿੰਦੇ ਸ਼ੁੱਧ ਸੋਨੇ ਵਰਗਾ ਕੀਮਤੀ ਹੋ ਜਾਏਗਾ। ਲੱਗ ਹੈ ਨਾ ਜੰਮ ਕੀ ਫੇਟ। ਫਿਰ ਕਹਿੰਦੇ ਨਾ ਮੈਨੂੰ ਤਾਂ ਨਾ ਮੇਰੇ ਮਨ ਨੂੰ ਜਿਹੜੀ ਜਮਾਂ ਦੀ ਫੇਟ ਆ ਉਹ ਲੱਗੇਗੀ ਵੱਜੇਗੀ। ਜਿਵੇਂ ਟਰੱਕਾਂ ਵਾਲੇ ਪਾਸੇ ਦੀ ਉਹ ਮਾਰਦੇ ਹੁੰਦੇ ਨਾ, ਉਹਨੂੰ ਕਹਿੰਦੇ ਫੇਟ ਮਾਰ ਗਿਆ। ਪਿੱਛੋਂ ਦੀ ਕੋਈ ਅਸ ਧੱਕਾ ਜਾ ਮਾਰਿਆ ਚਨਚੇਤ, ਇੱਕ ਤਾਂ ਹੁੰਦਾ ਨਾ ਵੀ ਪਿੱਛੇ ਬੈਕ ਸਾਈਡ ਹੋ ਕੇ ਧੱਕਾ ਮਾਰਨਾ, ਇੱਕ ਪਾਸੇ ਦੀ ਮਾਰਨਾ ਚਨਚੇਤ ਹੀ, ਉਹਨੂੰ ਫੇਟ ਮਾਰਨਾ ਕਹਿੰਦੇ। ਉਹਦੇ ਨਾਲ ਕਈ ਵਾਰੀ ਮਨੁੱਖ ਦਾ ਕਾਫੀ ਤਕੜਾ ਨੁਕਸਾਨ ਹੋ ਜਾਂਦਾ ਹੈ ਅਤੇ ਸੰਭਾਲ ਨਹੀਂ ਸਕਦਾ ਹੈ। ਇਸ ਕਰਕੇ ਕਹਿੰਦੇ ਫਿਰ ਜਮਾਂ ਦਾ ਜਿਹੜਾ ਉਹ ਕੋਈ ਫੇਟ ਹੈ, ਜਮਾਂ ਦਾ ਜਿਹੜਾ ਪਾਸੇ ਜੇ ਹੌਲੇ ਜਿਹੇ ਹੋ ਕੇ ਧੱਕਾ ਵੱਜਣਾ ਉਹ ਨਹੀਂ ਲੱਗੇਗਾ, ਵੱਜੇਗਾ। ਦਵਾਈਆ ਛੰਦ ਲੱਗੀ ਸਮਾਦ ਬਿਤੇ ਦਿਨ ਦੋ। ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰ ਰਹੇ ਆ ਵੀ ਜਦੋਂ ਗੁਰੂ ਮਹਾਰਾਜ ਦੀ ਸਮਾਧੀ ਲੱਗਿਆ ਹੋਇਆ ਦੋ ਕੁ ਦਿਨ ਲੰਘ ਗਏ ਹਨ। ਲੋਚਨ ਕਮਲ ਨ ਬਿਕਸੇ, ਮੇਰੇ ਕਮਲ ਵਰਗੇ ਨੇਤਰ ਹੈ ਸਤਿਗੁਰੂ ਜੀ ਦੇ ਕਹਿੰਦੇ ਖਿੜੇ ਨੀ ਖੁੱਲੇ ਨਹੀਂ ਹਨ। ਮਰਦਾਨੇ ਤਨ ਸ਼ੁਦਾ ਅਦਿਕ ਭੀ, ਇਧਰ ਮਰਦਾਨੇ ਦੇ ਸਰੀਰ ਨੂੰ ਕਹਿੰਦੇ ਬੜੀ ਭਾਰੀ ਭੁੱਖ ਲੱਗੀ ਆਈ ਹੈ। ਪ੍ਰਾਨ ਜਾਹ ਜਿਉ ਨਿਕਸੇ, ਕਹਿੰਦੇ ਹਾਲ ਹੋ ਗਿਆ ਮਰਦਾਨੇ ਦਾ, ਜਾਣੀ ਪ੍ਰਾਣ ਨਿਕਲਦੇ ਜਾ ਰਹੇ, ਜਾਨ ਨਿਕਲਦੀ ਜਾ ਰਹੀ ਮਰਦਾਨੇ ਦੀ। ਕੋ ਮਾਨਵ ਤਹ ਦ੍ਰਿਸ਼ਟ ਨ ਆਵੇ, ਬਾਹਰ ਉਜਾੜ ਵਿੱਚ ਮਹਾਰਾਜ ਬੈਠੇ ਹੈ, ਮਰਦਾਨਾ ਇਧਰ ਚਾਤੀ ਜੀ ਮਾਰਦਾ ਹੈ, ਨੇੜੇ ਤੇਰੇ ਮਨੁੱਖ ਵੀ ਨਿਗਾਹ ਵਿੱਚ ਨਹੀਂ ਆਉਂਦਾ। ਜਿਹਦੇ ਜਾਚਹਿ ਖਾਨ, ਇਹਦੇ ਕੋਲੋਂ ਕਹਿੰਦੇ ਖਾਣ ਵਾਸਤੇ ਭੋਜਨ ਮੰਗ ਲਏ, ਵੀ ਮੈਂ ਤਾਂ ਵੀ ਭੁੱਖਾ ਬੈਠਾ, ਮੈਨੂੰ ਕੋਈ ਦੇ ਥੋੜਾ ਜਿਹਾ ਛਕਣ ਲਈ। ਉਤੋ ਨਿਕਟ ਨਿਰਮਲ ਜਲ ਸੀਤਲ, ਮਹਾਰਾਜ ਜਿੱਥੇ ਬੈਠੇ ਆ ਉੱਥੇ ਕਹਿੰਦੇ ਨੇੜੇ ਠੰਡਾ ਜਲ, ਸਾਫ਼ ਸੁਥਰਾ ਪਾਣੀ ਬਹੁਤ ਹੈ ਸੀ। ਦਿਖਵੈ ਕਰ ਹੈ ਸੁਪਨ, ਕਹਿੰਦੇ ਤੇ ਤੰਗ ਕਰਦੀ ਹੈ, ਉਦੋਂ ਜਾ ਕੇ ਬੁੱਕ ਜਾ ਭਰ ਕੇ ਠੰਡਾ ਪਾਣੀ ਪੀ ਲੈਂਦਾ ਬੇਚਾਰਾ। ਦੋਹਰਾ ਤਜ ਕਰ ਪ੍ਰਭ ਕੋ ਜਾਏ ਨਹਿ, ਮਹਾਰਾਜ ਨੂੰ ਛੱਡ ਕੇ ਜਾ ਨਹੀਂ ਸਕਦਾ ਭਾਈ ਮਰਦਾਨਾ। ਮਨ ਮਹਿ ਕਰਤ ਵਿਚਾਰ, ਭੁੱਖਾ ਤੇ ਆਇਆ ਆਪਣੇ ਮਨ ਵਿੱਚ ਬੈਠਾ ਸੋਚਾਂ ਵਿਚਾਰਾਂ ਕਰਦਾ, ਕਿਹ ਬਿਦ ਬੀਤੈ ਸੰਗ ਇਨ, ਇਹਨਾਂ ਨਾਲ ਆਪਣੀ ਕਿਸ ਤਰ੍ਹਾਂ ਬੀਤੇਗੀ ਕਿਵੇਂ ਲੰਘੇਗੀ। ਹੋਵੇ ਕਸ਼ਟ ਅਪਾਰ, ਦਿੰਦਾ ਹੈ ਵੀ ਜਦੋਂ ਮਾਰਿਆ ਕਿਤੇ ਫਿਰ ਸਮਾਧੀ ਜੀ ਬਹਿ ਗਏ, ਮੈਂ ਭੁੱਖਾ ਮਰੂ ਮੈਨੂੰ ਬੜਾ ਬੇਅੰਤ ਦੁਖੀ ਹੋਊਗਾ। ਸੋਰਠਾ ਅਬ ਕੇ ਦੇਹ ਮਜਾਰ, ਫਿਰ ਵਿਚਾਰਾਂ ਕਰਦਾ ਵੀ ਜਦੋਂ ਹੁਣ ਮਹਾਰਾਜ ਦੇਹ ਦੇ ਵਿੱਚ ਹੋਸ਼ ਵਿੱਚ ਆ ਗਏ, ਇਹਨਾਂ ਦੀ ਸਮਾਧੀ ਖੁੱਲ ਗਈ। ਆ ਮੈਂ ਮੰਗੋ ਬਿਦਾ, ਮੈਂ ਤਾਂ ਜਦੋਂ ਬਸ ਹੋਸ਼ ਵਿੱਚ ਆ ਗਏ ਸਮਾਧੀ ਖੁੱਲ ਗਈ ਤੇ ਮਹਾਰਾਜ ਤੂੰ ਜਾਣ ਦੀ ਵਧੋਗੀ ਮੰਗ ਲੈਣੀ ਹੈ। ਜਾਵੋ ਆਪਣੇ ਅਗਾਰ, ਮੈਂ ਤਾਂ ਕਹਿੰਦੇ ਤੂੰ ਸਿੱਧਾ ਆਪਣੇ ਘਰੇ ਜਾਊਂਗਾ। ਕਠਿਨ ਰਹਿਣ ਹੈ ਸੰਗ ਇਨ, ਕਿਉਂਕਿ ਗੁਰੂ ਨਾਨਕ ਦੇ ਨਾਲ ਤਾਂ ਭੁੱਖੇ ਤੇ ਰਹਿਣਾ ਬਹੁਤ ਔਖਾ ਹੈ ਬਈ। ਦਵਾਈਆ ਛੰਦ ਬਹੁਤ ਛੁਦਾ ਮੈਂ ਭਇਓ ਬਿਹਾਲਾ, ਦੇਖ ਲੋ ਕਹਿੰਦੇ ਮੈਂ ਭੁੱਖ ਨਾਲ ਕਿੰਨਾ ਬਿਆਕਲ ਹੋ ਗਿਆ ਅੱਜ। ਭੋਜਨ ਹੱਥ ਨ ਆਇਓ, ਇੱਥੇ ਹਜ਼ਾਰ ਵਿੱਚ ਬੈਠੇ ਆ, ਕਿਸੇ ਪਾਸੇ ਤੋਂ ਹੱਥ ਵੀ ਛਕਣ ਲਈ ਭੋਜਨ ਮਾੜਾ ਮੋਟਾ ਵੀ ਨਹੀਂ ਆਇਆ ਹੈ। ਤਜ ਨਹਿ ਸਕਈ ਦੀਨ ਦਿਆਲਾ, ਹਾਂ ਜੋ ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਉਹਨਾਂ ਨੂੰ ਸਤਿਗੁਰੂ ਨੂੰ ਛੱਡ ਵੀ ਨਹੀਂ ਸਕਦਾ, ਪਾਸੇ ਵੀ ਨਹੀਂ ਜਾ ਸਕਦਾ। ਗਨੀ ਕਠਨ ਦੁੱਖ ਪਾਇਓ, ਕਹਿੰਦੇ ਵੀ ਬੜੀ ਔਖੀ ਕਰੀ ਆ ਬਣੀ ਹੈ, ਬੜਾ ਦੁੱਖ ਪਾ ਰਹੇ ਆ, ਭੁੱਖੇ ਮਰ ਰਹੇ ਆ ਵਿਚਾਰੇ ਮਰਦਾਨੇ। ਅਸਮੰਜਸ ਭੀ ਦੋਨੋ ਬਾਤਾਂ, ਵਿਚਾਰਦਾ ਕਹਿੰਦੇ ਦੋਨੋ ਗੱਲਾਂ ਮੇਰੇ ਲਈ ਬੜੀਆਂ ਉਲਟੀਆਂ ਪੁਲਟੀਆਂ ਬਣ ਜੀਏ ਹੋ ਗਈਆਂ। ਨਿਕਟ ਰਹਿਣ ਪੁਰ ਜਾਣਾ, ਇੱਕ ਤਾਂ ਵੀ ਮਹਾਰਾਜ ਦੇ ਨੇੜੇ ਰਹਿਣਾ ਇਹ ਵੀ ਔਖਾ ਹੈ, ਬਿਨਾਂ ਆਗਾ ਤੋਂ ਲੈ ਕੇ ਜਿਹੜਾ ਸੁਲਤਾਨਪੁਰ ਨੂੰ ਜਾਣਾ ਇਹ ਵੀ ਔਖਾ ਹੈ, ਦੋਵੇਂ ਗੱਲਾਂ ਉਲਟੀਆਂ ਜੀ ਬਣ ਜੀਆਂ। ਨਾ ਮਹਾਰਾਜ ਕੋਲ ਰਹਿ ਸਕਦੇ ਹਾਂ, ਨਾ ਵੀ ਸੁਲਤਾਨਪੁਰ ਜਾ ਸਕਦੇ ਹਾਂ। ਕਰਤ ਵਿਚਾਰ ਰਾਤ ਸਭ ਬੀਤੀ, ਵਿਚਾਰੇ ਮਰਦਾਨੇ ਨੂੰ ਵਿਚਾਰਾਂ ਕਰਦਿਆਂ ਰਾਤ ਜੀ ਮਸਾਂ ਮਸਾਂ ਲੰਘੀ ਹੈ। ਭਇਓ ਉਦੇ ਪੁੰਨ ਭਾਨ, ਇਹਨੂੰ ਕਹਿੰਦੇ ਫਿਰ ਆਕਾਸ਼ ਵਿੱਚ ਸੂਰਜ ਉਦੇ ਹੋ ਗਿਆ, ਚੜ ਗਿਆ ਹੈ। ਅੰਬਕ ਅੰਬੁਜ ਬਿਕਸੇ ਤਿਹ ਛਿੰਨ, ਜਦੋਂ ਸੂਰਜ ਚੜਿਆ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਕਵਲ ਵਰਗੇ ਨੇਤਰ ਖਿੜ ਗਏ, ਖੁੱਲ ਗਏ, ਸਮਾਧੀ ਖੁੱਲ ਗਈ। ਭਏ ਸੁਚੇਤ ਸਰੀਰਾ, ਸਰੀਰ ਕਰਕੇ ਮਾਰਾ ਹਰ ਤਰ੍ਹਾਂ ਕਰਕੇ ਸਾਵਧਾਨ ਹੋ ਗਏ, ਸਤਰਕ ਹੋ ਗਏ। ਮਰਦਾਨੇ ਕੇ ਉਰਕੀ ਲਖ ਕਰ, ਇੱਧਰ ਮਹਾਰਾਜ ਨੇ ਮਰਦਾਨੇ ਦੀ ਹਿਰਦੇ ਦੀ ਜਾਣ ਕੇ, ਦਿਲ ਦੀ ਜਾਣ ਕੇ ਬੋਲੇ ਵਾਕ ਗੰਭੀਰਾ, ਬੜੇ ਗਹਿਰ ਗੰਭੀਰਤਾ ਵਾਲੇ ਸਤਿਗੁਰੂ ਬਚਨ ਬੋਲੇ ਇਸ ਨੂੰ। ਕਿਹ ਵਿਦ ਕੀ ਸੁਧ ਬਦ ਹੋ ਆਪਣੀ, ਮਰਦਾਨੇ ਤੇਰੀ ਕਿਹੋ ਜੀ ਖਬਰ ਸਾਰ ਹੈ, ਤੂੰ ਆਪ ਹੀ ਦੱਸ ਮੂੰਹ ਤੋਂ ਬੋਲ ਕੇ। ਬਦਨ ਰਹਿਓ ਮੁਰਝਾਇਓ, ਬਈ ਤੇਰਾ ਮੂੰਹ ਜਾ ਮੁੜਾ ਮੁਰਝਾਇਆ ਹੋਇਆ ਦਿਸ ਰਿਹਾ ਹੈ। ਸੁਣ ਕਰ ਸ੍ਰੀ ਨਾਨਕ ਕੇ ਬਚਨਾ, ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਨੇ ਕਹਿਣ ਲੱਗੋ ਬਿਕੁਲਾਇਓ, ਬਿਆਕਲ ਜਾ ਹੋਇਆ ਫਿਰ ਕਹਿਣ ਲੱਗਿਆ ਸਤਿਗੁਰਾਂ ਨੂੰ, ਸੁਧਾ ਪਿਪਾਸਾ ਤੁਮਰੇ ਨਿਵਰੇ, ਮਹਾਰਾਜ ਜਿਹੜੀ ਭੁੱਖ ਤੇ ਹੈ ਤੁਹਾਡੇ ਤਾਂ ਦੂਰ ਹੋਏ ਹੋਏ ਖਤਮ ਹੋਏ ਹੋਏ, ਤਿਨਕੇ ਕਸ਼ਟ ਨਕੋ, ਭੁੱਖ ਦਾ ਤੇ ਤੇਹ ਦਾ ਤੁਹਾਨੂੰ ਤਾਂ ਕੋਈ ਮਾੜਾ ਮੋਟਾ ਵੀ ਦੁੱਖ ਹੈ ਨਹੀਂ। ਕੈਸੇ ਤੁਮਕੋ ਆਨ ਵਿਆਪੇ ਹੈ, ਬਾਕੀ ਮਾਰਾ ਭੁੱਖ ਦੇ ਤੁਹਾਨੂੰ ਆ ਕੇ ਕਿਵੇਂ ਵਿਆਪੇ, ਕਿਵੇਂ ਲੱਗੇ, ਕਿਵੇਂ ਚਿੰਬੜੇ। ਰਾਵਰ ਸਿਰਜੇ ਸੋ, ਇਹ ਮਾਰਾ ਤੁਸੀਂ ਪਰਮੇਸ਼ਵਰ ਨੂੰ ਆ ਇਹ ਭੁੱਖ ਤੇ ਤੁਸੀਂ ਬਣਾਏ ਹੋਏ ਹਨ, ਸਾਡੇ ਵਰਗਿਆਂ ਨੂੰ ਲਾਏ ਹੋਏ। ਹਮਰਾ ਨਰ ਤਨ, ਹਮਰਾ ਨਰ ਤਨ ਤਿੰਨ ਬਿਨ ਗੁਜਰ ਨਾ, ਮਹਾਰਾਜ ਤੁਸੀਂ ਪਰਮੇਸ਼ਵਰ ਰੂਪੋਂ ਸਾਡਾ ਮਨੁੱਖ ਸਰੀਰ ਹੈ, ਉਹ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਅਸਨ ਬਸਨ ਨਿਤ ਚਾਹੋ, ਇਹ ਤਾਂ ਮਹਾਰਾਜ ਦੋ ਟਾਈਮ ਭੋਜਨ ਚਾਹੁੰਦੇ ਹੈ ਤੇ ਕਪੜਾ ਵੀ ਚਾਹੁੰਦੇ ਹਾਂ। ਭਇਓ ਛੁਦਾ ਸੋ ਅਧਿਕ ਬਿਹਾਲਾ, ਮਹਾਰਾਜ ਕੀ ਦੱਸਾਂ, ਦੋ ਦਿਨ ਹੋ ਗਿਆ ਭੁੱਖ ਨਾਲ, ਮੈਂ ਤਾਂ ਬੜਾ ਵਿਆਕਲ ਹੋ ਗਿਆ। ਕਿਹਤੇ ਪ੍ਰਭ ਜੀ ਖਾਹੋ, ਦੱਸੋ ਪਰਮੇਸ਼ਰ ਉਜਾਸ ਵਿੱਚ ਬੈਠੇ ਕੀ ਤੋਂ ਮੰਗ ਕੇ ਮੈਂ ਖਾਵਾਂ। ਤੁਮ ਜੇ ਸੰਗ ਰੱਖਿਓ ਨਿਤ ਚਾਹਤ, ਮਹਾਰਾ ਮੈਂ ਤਾਂ ਸਿੱਧਾ ਹੀ ਕਹਿਣਾ, ਜੇ ਤੁਸੀਂ ਮੈਨੂੰ ਆਪਣੇ ਨਾਲ ਰੱਖਿਆ ਚਾਹੁੰਦੇ ਹੋ ਨਾ ਪੱਕੇ ਤੌਰ ਤੇ, ਦੂਰ ਛੁਦਾ ਕਰ ਮੋਰੀ, ਆਪਣੇ ਵਾਂਗ ਮੇਰੀ ਭੁੱਖ ਦੇ ਮਹਾਰਾ ਦੂਰ ਕਰ ਦਿਓ, ਆਪਣੇ ਵਰਗਾ ਮੈਨੂੰ ਬਣਾ ਲਓ। ਬਾਸੁਰ ਤੀਨ ਅਸਨ ਬਿਨ ਬੀਤੇ, ਦੇਖ ਲਓ ਮਹਾਰਾ ਤੁਸੀਂ ਸਮਾਧੀ ਵਿੱਚ ਬੈਠ ਕੇ ਮੇਰੇ ਭੋਜਨ ਖਾਧੇ ਤੋਂ ਬਗੈਰ ਭੁੱਖੇ ਨੂੰ ਤਿੰਨ ਦਿਨ ਲੱਗ ਗਏ। ਬਿਕਲ ਬਿਪੁੱਪ ਬਿਨ ਜੋਰੀ, ਦੇਖ ਲਓ ਮਹਾਰਾ ਸਰੀਰ ਬੜਾ ਵਿਆਕਲ ਹੋਇਆ, ਬੜਾ ਕਮਜ਼ੋਰ ਜਿਹਾ ਹੋਇਆ ਪਿਆ। ਕਿਹ ਬਿਦ ਹੋ ਹੇ ਮੋਹ ਨਿਰਬਾਹੂ, ਦੱਸੋ ਮਹਾਰਾ ਮੇਰਾ ਨਿਰਵਾਸ ਤੁਹਾਡੇ ਨਾਲ ਕਿਵੇਂ ਹੋਊਗਾ। ਅਸਨ ਅਚਨ ਚਿਤ ਚਾਹ, ਤਾਂ ਮਹਾਰਾ ਦੋ ਟਾਈਮ ਹਮੇਸ਼ਾ ਭੋਜਨ ਛਕਣਾ ਚਾਹੁੰਦਾ, ਇੱਕ ਨਿਰਬਲ ਤਨ ਦੂਸਰ ਪਦ ਸੋ, ਇੱਕ ਤਨ ਭੁੱਖੇ ਧਿਆਏ ਨੂੰ ਮਹਾਰਾ ਤਿੰਨ ਦਿਨ ਲੰਘ ਗਏ, ਕਮਜ਼ੋਰ ਹੋਇਆ ਸਰੀਰ, ਬਾਕੀ ਪੈਰੀ ਚੱਲਣਾ ਪੈਣਾ, ਕੋਈ ਸੁੱਖ ਪਾਲ ਕੀ ਹਾਥੀ ਥੋੜੋ ਹੈ ਨਾਲ, ਸਦਾ ਪੰਥ ਅਵਗਾਹ, ਹਮੇਸ਼ਾ ਰਸਤੇ ਵਿੱਚ ਚੱਲਣਾ ਪੈਣਾ ਭੁੱਖੇ ਧਿਆਏ ਨੂੰ ਤੇ ਨੰਗੇ ਪੈਰੀ। ਦੋਹਰਾ ਸ੍ਰੀ ਨਾਨਕ ਆਨਨ ਭਨੈ, ਗੁਰੂ ਮਹਾਰਾਜ ਮਰਦਾਨੇ ਤੋਂ ਸੁਣ ਕੇ ਆਪਣੇ ਮੁਖ ਤੋਂ ਕਹਿਣ ਲੱਗੇ, ਸੁਣ ਮਰਦਾਨਾ ਕਾਨ, ਮੈਂ ਵੀ ਮਰਦਾਨੇ ਸਾਰੀ ਜਿਹੜੀ ਗੱਲ ਨ ਕੰਨ ਦੇ ਕੇ ਧਿਆਨ ਦੇ ਕੇ ਸੁਣ ਲਾ, ਹਮ ਸੰਗ ਐਸੇ ਹੀ ਸਦਾ, ਸਾਡੇ ਨਾਲ ਤਾਂ ਵੀ ਇਸ ਤਰ੍ਹਾਂ ਦੀ ਹਮੇਸ਼ਾ ਹੀ ਰਹੋ ਆਪ ਪਰਮਾਨ, ਇਹ ਤਾਂ ਇਸ ਤਰ੍ਹਾਂ ਹੀ ਰਹਿਣਾ ਭੁੱਖੇ ਫਿਰ ਤਾਂ ਤੂੰ ਕਹਿੰਦੇ ਪ੍ਰਵਾਨ ਕਰਦਾ ਤਾਂ ਫਿਰ ਮੰਨ ਕੇ ਰਹਿ ਪਾ, ਨਹੀਂ ਤਾਂ ਤੇਰੀ ਮਰਜ਼ੀ। ਸੋਰਠਾ ਕੈ ਮੁਝ ਸੁਧਾ ਨਸਾਹੇ, ਮਰਦਾਨਾ ਕਹਿੰਦਾ ਨਾ ਮਾਰਾ ਹੁਣੀ ਨਿਵਣੀ ਜਾ ਤਾਂ ਮੇਰੀ ਭੁੱਖ ਦੇ ਖਤਮ ਕਰੋ। ਕਹਿ ਦੀਜੈ ਮੁਝ ਖਾਨ ਕੋ, ਜਾਂ ਫਿਰ ਮੈਨੂੰ ਦੋਸਤ ਨੇ ਮਾਰਾ ਰੱਜ ਨੇ ਰੱਜ ਕੇ ਖਾਣਾ ਦਿਆ ਕਰੋ। ਤੋ ਹੋਵਹਿ ਨਿਰਬਾ, ਫਿਰ ਤਾਂ ਮਾਰਾ ਤੁਹਾਡੇ ਨਾਲ ਮੇਰਾ ਨਿਵਾਹ ਹੋ ਸਕੇ, ਫਿਰ ਤਾਂ ਤੁਹਾਡੇ ਨਾਲ ਮੈਂ ਰਹਿ ਸਕਦਾ। ਨਾ ਤੁਰ ਸੰਗ ਨ ਪੁੱਜਈ। ਮੈਂ ਤਾਂ ਮੈਂ ਸਪਸ਼ਟ ਕਹਿਣਾ, ਤੁਹਾਡਾ ਸਾਥ ਮੈਥੋਂ ਨਹੀਂ ਪੁੱਜਣਾ, ਮੈਥੋਂ ਨਹੀਂ ਤੁਹਾਡੇ ਨਾਲ ਰਿਹਾ ਜਾਣਾ। ਦਵਈਆ ਛੰਦ ਇਹ ਬਾਤ ਹੈ ਸਭ ਢਿੱਗ ਕਰ ਤਾਰਾ। ਮਹਾਰਾਜ ਕਹਿੰਦੇ ਮਰਦਾਨੇ, ਇਹ ਤਾਂ ਵੀ ਨਾ ਤੇਰੇ ਬਸ ਦੀ ਗੱਲ ਹੈ ਨਾ ਤੇਰੇ ਬਸ ਦੀ, ਇਹ ਤਾਂ ਕਹਿੰਦੇ ਗੱਲਾਂ ਬਾਤਾਂ ਨਾ ਵੀ ਰੋਟੀਆਂ ਰਜਵੀਆਂ ਖਾਣੀਆਂ, ਇਹ ਤਾਂ ਕਰਤਾਰ ਦੇ ਬਸ ਹੈ। ਕਰਨ ਕਰਾਵਨ ਜੋ, ਕਿਉਂਕਿ ਸਾਰੇ ਕਾਰਨਾਂ ਨੂੰ ਕਰਾਉਣ ਵਾਲਾ ਤੇ ਕਰਨ ਵਾਲਾ ਉਹ ਪਰਮੇਸ਼ਰ ਹੈ, ਸਾਰੇ ਬੰਦੋਬਸਤ ਉਹੀ ਕਰਦਾ ਹੈ। ਹਮਾਰੇ ਸੰਗ ਜਾਨੀਏ ਅਸਬਿਦ, ਸਾਡੇ ਨਾਲ ਤਾਂ ਜਿਸ ਤਰ੍ਹਾਂ ਤੂੰ ਹੁਣ ਭੁੱਖਾ ਚ ਆ ਰਿਹਾ ਇਸ ਤਰ੍ਹਾਂ ਹੀ ਜਾਣ ਲਾ, ਇਹੀ ਹੋਊਗੀ। ਜਸ ਬਨ ਕਾਟਹਿ ਸੋ, ਜਿਹੋ ਜੀ ਆ ਬਣੀ ਉਹੀ ਜੀ ਤੈਨੂੰ ਕੱਟਣੀ ਪਊਗੀ। ਖੁਸ਼ੀ ਹੋਏ ਤਾਂ ਨਿਕਟ ਰਹੀ ਜੈ, ਤੇਰੇ ਮਨ ਦੀ ਖੁਸ਼ੀ ਹੈਗੀ ਹੈ ਤਾਂ ਸਾਡੇ ਕੋਲ ਰਹਿ ਪੈ। ਨਤ ਜਾਵਹੁ ਜਿਨਿਜ ਧਾਮ, ਇਹ ਤਾਂ ਸਿੱਧੀ ਗੱਲ ਹੈ, ਆਪਣੇ ਘਰੇ ਚਲਿਆ ਜਾ। ਸੁਣ ਕਰ ਮਰਦਾਨਾ ਉਰ ਭਰਮਿਓ, ਸੁਣ ਕੇ ਮਹਾਰਾਜ ਦੀਆਂ ਖਰੀਆਂ ਕਰਦੀਆਂ ਨਾ ਮਰਦਾਨਾ ਤਾਂ ਮਨ ਵਿੱਚ ਭਰਮ ਗਿਆ ਭੜਕ ਗਿਆ। ਕਰੇ ਯਾਦ ਸੁਤ ਬੰਮ, ਆਪਣੇ ਘਰ ਵਾਲੀ ਨੂੰ ਆਪਣੇ ਪੁੱਤਰਾਂ ਨੂੰ ਵੀ ਉਹ ਬਾਪੂ ਜੀ ਕਹਿੰਦਾ ਹੁੰਦਾ ਸੀ, ਘਰ ਵਾਲੀ ਕਹਿੰਦੀ ਸੀ ਗਰਮ ਗਰਮ ਪਈਆਂ ਸ਼ਕਲ ਜਾਓ ਨਿਕੇਤ ਨਿਦੇਸ਼ ਦੇ ਹੋ ਪ੍ਰਭ। ਮਹਾਰਾਜ ਮੈਨੂੰ ਤੰਗ ਗਿਆ ਉਹਦੇ ਘਰੇ ਜਾਣਾ, ਸੁਧ ਤੁਮਰੀ ਸਭ ਦੇ ਤੁਹਾਡੀ ਵੀ ਰਾਜੀ ਖਬਰ ਸਾਰੀ ਦੇ ਦਿਆਂਗਾ। ਭਇਓ ਤਿਆਰ ਚੱਲਣ ਕੋ ਘਰ ਜਬ, ਭਇਓ ਚੱਲਣ ਵਾਸਤੇ ਤਿਆਰ ਜਾ ਹੋਇਆ ਕਰ। ਬੋਲੇ ਅਲੱਖ ਭੇਉ, ਹਾਂ ਲਖਣੇ ਤੋਂ ਰਾਤ ਪੇ ਤੋ ਰਹਿ ਸਤਿਗੁਰੂ ਜੀ ਫਿਰ ਭੋਲੇ। ਸੁਸਾ ਆਵਾਸ ਰਬਾਬ ਤਰੀ ਜੈ, ਮਰਦਾਨੇ ਫਿਰ ਰਬਾਬ ਕੀ ਕਰਨਾ, ਭੈਣ ਦੇ ਘਰੇ ਜਾ ਕੇ ਰੱਖ ਦੇ ਇਹਨੂੰ। ਪਹਰ ਜਾਹ ਮਰਦਾਨਾ, ਫਿਰ ਵੀ ਮਰਦਾਨੇ ਆਪਣੇ ਘਰੇ ਚਲੇ ਜਾ। ਕਰਨਾ ਨਿਧ ਕੇ ਸੁਣ ਕੇ ਬਚਨਾ, ਹਾਂ ਜੋ ਕਿਰਪਾ ਦੇ ਖਜ਼ਾਨੇ ਸਤਿਗੁਰੂ ਉਹਨਾਂ ਦੇ ਬਚਨਾਂ ਨੂੰ ਸੁਣ ਕੇ। ਪੁਰ ਮਹਿ ਕੀਓ ਪਿਆਨਾ, ਆਓ ਜਾ ਮੋਢੇ ਤੇ ਰੱਖ ਕੇ ਸੁਲਤਾਨਪੁਰ ਨੂੰ ਚੱਲ ਪਿਆ। ਗਯੋ ਨਿਕੇਤ ਨਾਨਕੀ ਤਬ ਹੀ, ਕਹਿੰਦੇ ਨਾਨਕੀ ਜੀ ਦੇ ਘਰ ਦੇ ਵਿੱਚ ਚਲਾ ਗਿਆ। ਭਈ ਸ਼ਸ਼ੰਕ ਜਬ ਦੇਖਾ, ਮਰਦਾਨੇ ਨੂੰ ਦੇਖਿਆ ਆ ਸ਼ੰਕਾ ਸਹਿਤ ਹੋ ਗਈ ਹੈ। ਸੁੰਦਰ ਪੀੜਾ ਦੀਨ ਵਿਛਾਈ, ਉਹਨ ਮਰਦਾਨੇ ਨੂੰ ਸੋਹਣਾ ਬੈਠਣ ਵਾਸਤੇ ਪੀੜਾ ਜਾ ਡਾ ਦਿੱਤਾ ਹੈ। ਆਦਰ ਕੀਨ ਵਿਸੇਖਾ, ਵਿਸ਼ੇਸ਼ ਕਰਕੇ ਮਰਦਾਨੇ ਦਾ ਸਤਿਕਾਰ ਕੀਤਾ ਹੈ। ਬਹੁਤ ਦਿਵਸ ਮੈਂ ਹਮ ਘਰ ਆਇਓ, ਕਹਿਣ ਲੱਗੇ ਮਰਦਾਨੇ ਬਹੁਤ ਦਿਨਾਂ ਤੋਂ ਬਾਅਦ ਸਾਡੇ ਘਰ ਤੂੰ ਅਜੇ ਆਇਆ। ਕਹਾਂ ਰਹੇ ਮਰਦਾਨਾ, ਮਰਦਾਨੇ ਇੰਨੇ ਦਿਨ ਤੂੰ ਕਿੱਥੇ ਰਿਹਾ ਹੈ? ਇਹ ਰਬਾਬ ਕੀ ਕੀਮਤ ਕਿਤਨੀ, ਜਿਹੜਾ ਤੂੰ ਰਬਾਬ ਲੈ ਕੇ ਆਏ ਕਿੰਨੇ ਕੁ ਮੁੱਲ ਦਾ ਹੈ? ਜੋ ਅਤ ਸੁੰਦਰ ਆਨਾ, ਦੇਖਣ ਨੂੰ ਬੜਾ ਸੋਹਣਾ ਹੈ, ਤੂੰ ਲਿਆਂਦਾ ਖਰੀਦ ਕੇ? ਪ੍ਰਾਤਾ ਕੌਣ ਥਾਨ ਅਬ ਬੈਸੇ, ਬਾਕੀ ਵੀ ਮੇਰੇ ਜਿਹੜੇ ਵੀਰ ਜੀ ਹਨ ਗੁਰੂ ਨਾਨਕ ਸਾਹਿਬ ਕਿਹੜੇ ਥਾਂ ਇਸ ਸਮੇਂ ਬੈਠੇ? ਕਮਲ ਬਦਨ ਗਤ ਦੈਨ, ਜੋ ਕਮਲ ਵਰਗੇ ਮੁਖ ਵਾਲੇ ਤੇ ਮੁਕਤੀ ਦੇਣ ਵਾਲੇ ਹਨ। ਕਹਿ ਮਰਦਾਨਾ ਆ ਇਸ ਲੈ ਕਰ, ਮਰਦਾਨਾ ਕਹਿਣ ਲੱਗਿਆ ਭੈਣ ਜੀ ਮੈਂ ਆਗਿਆ ਉਹਨਾਂ ਦੀ ਲੈ ਕੇ। ਹਾਂ ਜਾਵੋ ਨਿਜ ਐਨ, ਮੈਂ ਤਾਂ ਆਪਣੇ ਘਰ ਨੂੰ ਜਾਣਾ ਹਾਂ। ਨਿਭ ਹੈ ਸੰਗਨ ਤਿੰਨ ਕੋ ਮੁਜਤੇ, ਭੈਣ ਜੀ ਉਹ ਗੁਰੂ ਨਾਨਕ ਦੇ ਨਾਲ ਮੇਰਾ ਤਾਂ ਸਾਥ ਨਿਭ ਨਹੀਂ ਸਕਦਾ। ਕਲਾਵਾਨ ਅਵਤਾਰਾ, ਤਾਂ ਬੜੇ ਸ਼ਕਤੀਆਂ ਵਾਲੇ ਅਵਤਾਰ ਹੈ। ਤਿੰਨ ਸਮ ਹੋਵੇ ਨਿਕਟ ਰਹੇ ਸੋ, ਜਿਹੜਾ ਉਹਨਾਂ ਵਰਗਾ ਸ਼ਕਤੀਆਂ ਵਾਲਾ ਹੋਵੇ ਫਿਰ ਉਹਨਾਂ ਦੇ ਨੇੜੇ ਰਹੇ। ਖਾਏ ਨ ਕਬ ਹੋ ਆਹਾਰਾ, ਇਹ ਭੈਣ ਜੀ ਨਾ ਉਹ ਕਦੇ ਭੋਜਨ ਖਾਂਦੇ ਨਾ ਪਾਣੀ ਪੀਂਦੇ। ਧਰਨ ਰਬਾਬ ਸਦਨ ਮੈਂ ਆਇਓ, ਮੈਂ ਤਾਂ ਜਿਹੜਾ ਰਬਾਬ ਜਾ ਸੀ ਇਹ ਭੈਣ ਇਹ ਘਰੇ ਤੁਹਾਡੇ ਰੱਖਣੇ ਆਇਆ। ਤੁਮ ਕਹਿ ਦੇ ਹੋ ਸੰਦੇਸ਼ਾ, ਆਪਣੀ ਮਾਂ ਨੂੰ ਜਿਹੜਾ ਕੋਈ ਸੁਨੇਹਾ, ਪਿਓ ਨੂੰ ਸੁਨੇਹਾ ਦੇਣਾ ਮੈਨੂੰ ਕਹਿ ਦਿਓ, ਦੱਸ ਦਿਓ, ਦੇ ਦੂੰਗਾ ਜਾ ਕੇ। ਤਲਵੰਡੀ ਮੈਂ ਭਇਓ ਤਿਆਰੀ, ਮੈਂ ਤਾਂ ਰਬਾਬ ਰੱਖ ਕੇ ਤਲਵੰਡੀ ਜਾਣ ਨੂੰ ਤਿਆਰ ਹੋ ਗਿਆ। ਕਹਿਓ ਬਚਨ ਜਬ ਐਸਾ, ਮਰਦਾਨੇ ਨੇ ਇਸ ਤਰ੍ਹਾਂ ਦਾ ਬਚਨ ਕਿਹਾ ਨਾਨਕੀ ਜੀ ਦੇ ਤਾਂ। ਸੁਣ ਸੁਣਤ ਨਾਨਕੀ ਨੈਣਨ ਨੀਰੰਗ, ਸੁਣਦਿਆਂ ਸਾਰ ਨਾਨਕੀ ਜੀ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਪਿਆ ਹੈ। ਬੂੰਦ ਗਿਰਤ ਧਰ ਮਾਹ, ਰਾਹੀਂ ਧਰਤੀ ਉੱਪਰ ਬੜੀਆਂ ਪਾਣੀ ਦੀਆਂ ਤੂੰ ਗੁੰਨਾਂ ਡਿੱਗ ਰਹੀਆਂ ਧੀਰ ਹਰੀ ਔਰ ਪੀਰ ਗਹੀਰਾ ਹਾਂ ਇਸ ਤਰ੍ਹਾਂ ਕਹਿੰਦੇ ਧੀਰ ਦੂਰ ਹੋ ਗਈ ਹੈ ਚਿੱਤ ਵਿੱਚ ਤਕੜੀ ਡੂੰਘੀ ਪੀੜਾ ਸ਼ੁਰੂ ਹੋ ਗਈ ਤਜੇ ਹਰਖ ਸੁਖ ਨਾਹੀ ਹਾਂ ਜਿਹੜੀ ਖੁਸ਼ੀ ਸੀ ਛੱਡ ਦਿੱਤੀ ਹੈ ਕਿਸ ਤਰ੍ਹਾਂ ਕਹਿੰਦੇ ਤਜੋ ਹਰਖ ਸੁਖ ਨਾਹੀ ਕੋਈ ਮਨ ਵਿੱਚ ਸੁਖ ਨਹੀਂ ਰਿਹਾ ਦੁਖੜਾ ਹੋ ਗਿਆ ਸੁਣ ਕੇ ਤਨ ਸਨੇਹੇ ਸਾਗਰ ਮਹਿ ਮਗਨ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਹੈ ਕਹਿੰਦੇ ਉਹਦੇ ਨਾਲ ਜਿਹੜਾ ਪ੍ਰੇਮ ਪਿਆਰ ਮੋਹ ਹੈ ਸਮੁੰਦਰ ਵਾਂਗ ਉਹਦੇ ਵਿੱਚ ਡੁੱਬ ਗਈ ਪ੍ਰੇਮ ਪਿਆਰ ਰੂਪ ਸਮੁੰਦਰ ਵਿੱਚ ਗਿਆਨ ਕਿਨਾਰ ਨ ਪਾਵੇ ਇਸ ਤਰ੍ਹਾਂ ਕਹਿੰਦੇ ਕਿਨਾਰਾ ਨਹੀਂ ਪਾਉਂਦੀ ਇਹ ਜਾਨ ਨਹਿ ਢਿੱਗ ਨਾਨਕ ਰੂਪ ਜਹਾਜੂ ਹਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਜਹਾਜ਼ ਵਾਂਗ ਉਹ ਨੇੜੇ ਨਹੀਂ ਜਿਸ ਅਲੰਬ ਤਰ ਜਾਵੇ ਆਸਰੇ ਕਹਿੰਦੇ ਇਸ ਤਰ੍ਹਾਂ ਇਹ ਸਮੁੰਦਰ ਤੋਂ ਤਰ ਜਾਏ ਪਾਰ ਲੰਘ ਜਾਵੇ ਪ੍ਰੇਮ ਤੋਂ ਦਾਸੀ ਤੁਲਸਾਂ ਬੀਚੀ ਕੇ ਸਮ ਇਧਰ ਜਿਹੜੀ ਘਰ ਦੀ ਤੁਲਸਾਂ ਦਾਸੀ ਉਹ ਜਿਵੇਂ ਸਮੁੰਦਰ ਵਿੱਚ ਲਹਿਰ ਛੱਲ ਉੱਠਦੀ ਉਹਦੇ ਸਮਾਨ ਹੈ ਉਪਰਨ ਧੀਰ ਸੋ ਦੇ ਇਸ ਤਰ੍ਹਾਂ ਜਿਹੜੀ ਤਰ੍ਹਾਂ ਤਰ੍ਹਾਂ ਦੀ ਧੀਰਜ ਦੇ ਰਹੀ ਹੈ ਧਰਨ ਵਾਸਤੇ ਯਤਨ ਕਰ ਰਹੀ ਹੈ ਪਹੁੰਚਤ ਵਦਨੰਗ ਭਨਤ ਦਿਲਾਸਾ ਇਸ ਤਰ੍ਹਾਂ ਨਾਨਕੀ ਜੀ ਦਾ ਚਿਹਰਾ ਜਾ ਸਾਫ ਕਰਦੀ ਹੈ ਤੇ ਇਸ ਤਰ੍ਹਾਂ ਬਚਨ ਕਹਿ ਕੇ ਹੌਸਲਾ ਜਾ ਦਿੰਦੀ ਤੁਲਸਾ ਯਤਨ ਅਨੇਕ ਕਰੇ ਅਨੇਕਾਂ ਤਰ੍ਹਾਂ ਦੇ ਕਹਿੰਦੇ ਹੀਲੇ ਕਰਦੀ ਹੈ ਰੋਦਨ ਕਰਤ ਨਿਵਰੈ ਕਿਤ ਬਿਦ ਇਧਰ ਭੈਣ ਰੋਈ ਜਾਂਦੀ ਤੇ ਇਸ ਤਰ੍ਹਾਂ ਤੁਰਸਾਂ ਦੇ ਕਹਿਣ ਕਰਕੇ ਰੋਣਾ ਹਟਦੀ ਨਹੀਂ ਜਦ ਭਰੇ ਦਾ ਗਿਆਨੀ ਭਾਵੇਂ ਇਸ ਤਰ੍ਹਾਂ ਭੈਣ ਦਾ ਜਿਹੜਾ ਹਿਰਦਾ ਹੈ ਉਹ ਬ੍ਰਹਮ ਗਿਆਨ ਵਾਲਾ ਹੈ ਹਿਰਦੇ ਵਿੱਚ ਗਿਆਨ ਹੈ ਪੂਰਾ ਪੂਰਾ ਸ੍ਰੀ ਨਾਨਕ ਸੁਨੇਹ ਕੀ ਮਹਿਮਾ ਪਰ ਫੇਰ ਵੀ ਜੋ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੀ ਮਹਾਨ ਮਹਿਮਾ ਵਿਸਰਨ ਤੇ ਬਿਲ ਖਾਨੀ ਉਹ ਵੀ ਵਿਛੋੜਾ ਹੋ ਰਿਹਾ ਦੂਰ ਚੜੇ ਹੋਣਗੇ ਜਿਸ ਕਰਕੇ ਇਸ ਤਰ੍ਹਾਂ ਦੁੱਖ ਦੁਖੀ ਹੋ ਰਹੀ ਹੈ ਘਬਰਾ ਰਹੀ ਹੈ ਉਤੋ ਜਰਾਮ ਗਯੋ ਕਿਤ ਕਾਜਾ ਜਿਹੜਾ ਇਹਦਾ ਮਾਲਕ ਜੈ ਰਾਮ ਸੀ ਉਹ ਕਿਸੇ ਕੰਮ ਗਿਆ ਹੋਇਆ ਸੀ ਆਵਾ ਤਿਹ ਚਿਨ ਮਾਹੀ ਜਦੋਂ ਇਹ ਰੋ ਰਹੀ ਉਸ ਸਮੇਂ ਕਹਿੰਦੇ ਘਰ ਵਿੱਚ ਵਾਪਸ ਆ ਗਿਆ ਇਸ ਮਾਦਿਓ ਰੋਦਤ ਪਸ ਜੰਤੂ ਆਪਣੀ ਪਤਨੀ ਨੂੰ ਰੋਂਦਿਆਂ ਵੇਖ ਕੇ ਚਰ ਜਾ ਹੋਇਆ ਤੁਲਸਾਂ ਸੋ ਬਚ ਪ੍ਰਾਹੀ ਤੁਲਸਾਂ ਦਾਸੀ ਦੇ ਸਾਥ ਜੈ ਰਾਮ ਨੇ ਬਚਨ ਕਿਹਾ ਹੈ ਕਹ ਕੈਸੇ ਕਿਆ ਭਯੋ ਕੁਕਾਜਾ ਤੁਲਸਾਂ ਦੱਸ ਕੀ ਕੋਈ ਖੋਟਾ ਕੰਮ ਹੋ ਗਿਆ ਰੋਦਤ ਕਾਲੂ ਤਨੀਆ ਮੇਰੀ ਕਾਲੂ ਦੀ ਸਪੁੱਤਰੀ ਹੈ ਵੀ ਰੋ ਪਿੱਟ ਰਹੀ ਹੈ ਤੁਲਸਾ ਭਨਤ ਚੱਲਿਓ ਮਰਦਾਨਾ ਤੁਲਸਾਂ ਨੇ ਕਿਹਾ ਜੈ ਰਾਮ ਜੀ ਆ ਮਰਦਾਨਾ ਚੱਲਿਆ ਆਪਣੇ ਘਰ ਨੂੰ ਏਕਲ ਭਰਾਤਾ ਗੁਨਿਆ ਇਹ ਤੁਹਾਡੀ ਪਤਨੀ ਨਾਨਕੀ ਨੇ ਵੀ ਭਰਾਤਾ ਇਕੱਲੇ ਰਹਿ ਜਾਣਗੇ ਤਿਉਂ ਵਿਚਾਰ ਕੇ ਰੋ ਰਹੀ ਹੈ ਹੋ ਹੇ ਉਦਾਸੂ ਜਾ ਹੈ ਵਿਦੇਸ਼ਾ ਇਸ ਤਰ੍ਹਾਂ ਮੇਰੇ ਭਰਾ ਪ੍ਰਾਮ ਹੋ ਕੇ ਹੋਰ ਬੜੇ ਦੇਸ਼ ਵਿੱਚ ਕਿਤੇ ਦੂਰ ਚਲੇ ਜਾਣਗੇ ਵਿਦੇਸ਼ਾਂ ਨੂੰ ਚਲੇ ਜਾਣਗੇ ਵਿਛੜਨ ਕੋ ਦੁੱਖ ਮਾਨਾ ਕਿਉਂ ਇਹਨਾਂ ਨੇ ਵਿਛੜਨ ਦਾ ਭਰਾ ਦਾ ਦੁੱਖ ਮੰਨਿਆ ਧਰਨ ਰਬਾਬ ਅਬ ਹੈ ਇਹ ਆਵਾ ਜਿਹੜਾ ਮਰਦਾਨਾ ਹੈ ਰਬਾਬ ਰੱਖਣ ਵਾਸਤੇ ਆਇਆ ਇੱਥੇ ਸੁਣ ਕਰ ਰੋਦਨ ਠਾਨਾ ਇਹਨੇ ਸੁਣ ਕੇ ਵੀ ਰੋਣਾ ਸ਼ੁਰੂ ਕੀਤਾ ਹੈ ਭਨਤ ਜਰਾਮ ਰਹਿ ਮਰਦਾਨਾ ਜੈ ਰਾਮ ਕਹਿਣ ਲੱਗਿਆ ਵੀ ਜਿਹੜਾ ਮਰਦਾਨਾ ਜਿਸ ਤਰ੍ਹਾਂ ਇੱਥੇ ਰਹਿ ਸਕੇ ਜਿਸ ਬਿਦ ਕਰੀਏ ਸੋ ਜਿਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਰਹਿ ਸਕੇ ਉਹ ਢੰਗ ਤਰੀਕਾ ਆਪਾਂ ਕਰ ਲਈਏ ਰੱਖ ਹਨ ਜਾਵੇ ਘਰ ਕੋ ਇੱਥੇ ਮਰਦਾਨੇ ਨੂੰ ਰੱਖ ਲੈਣੇ ਘਰੇ ਜਾਵੇਗਾ ਹੀ ਨੀ ਕੋਈ ਕਿਉਂ ਉਦਾਸ ਉਰ ਹੋ ਹਿਰਦੇ ਵਿੱਚ ਕਿਉਂ ਪ੍ਰਾਮ ਹੋ ਗਿਆ ਮਰਦਾਨਾ ਕਿਉਂ ਜਾਣ ਨੂੰ ਤਿਆਰ ਹੋ ਗਿਆ ਆਪਾਂ ਪੁੱਛ ਲੈਨੇ ਸਾਰੀ ਗੱਲ ਬਾਤ ਸੁਣ ਆਰਜ ਸੁਤ ਜੇ ਮਰਦਾਨਾ ਆਹੇ ਸ੍ਰੇਸ਼ ਦੀ ਸਪੁੱਤਰੀ ਜੇ ਭਾਈ ਮਰਦਾਨਾ ਜੀ ਰਹਿ ਭਰਾਤ ਕੇ ਪਾਸੂ ਭਲਾ ਕਹਿੰਦੇ ਇਸ ਤਰ੍ਹਾਂ ਭਰਾ ਦੇ ਕੋਲ ਰਹੇ ਭਾਵੇ ਨਾਨਕੀ ਜੈ ਰਾਮ ਨੂੰ ਕਹੀ ਹੇ ਸ੍ਰੇਸ਼ ਦੇ ਪੁੱਤਰ ਪਤੀ ਜੇ ਮਰਦਾਨਾ ਮਹਾਰਾਜ ਭਰਾ ਦੇ ਕੋਲ ਰਹੇ ਪਰਚੇ ਰਹੇ ਦੂਰ ਨਹਿ ਜਾਵੇ ਹੈ। ਮਹਾਰਾਜ ਇਹਦੇ ਨਾਲ ਪਰਚੇ ਰਹਿਣਗੇ, ਇਹਦੇ ਨਾਲ ਕੋਈ ਵਿਸ਼ਨ ਵਿਲਾਸ ਕਰਦੇ ਰਹਿਣਗੇ, ਇੱਥੋਂ ਦੂਰ ਨਹੀਂ ਜਾਣਗੇ। ਨਤ ਪੁਨ ਹੋਏ ਉਦਾਸੂ, ਨਹੀਂ ਤਾਂ ਜਦੋਂ ਮਰਦਾਨਾ ਕਰੇ ਚਲਿਆ ਗਿਆ, ਭਰਾ ਉਪਰਾਮ ਹੋ ਜਾਣਗੇ। ਨਿਕਟ ਰਹਿਤ ਆਨਨ ਅਰਬਿੰਦਾ, ਹੁਣ ਜਿਸ ਵੇਲੇ ਨੇੜੇ ਰਹਿੰਦੇ ਸੀ ਮਹਾਰਾਜ, ਕਬਲ ਵਰਗਾ ਮੁੱਖ ਹੈ। ਕਬ ਕਬ ਹੋ ਪਸ ਜੰਤੂ, ਵੇਖ ਲੋ ਕਦੇ ਕਦੇ ਮੈਂ ਦੇਖਣਾ ਕਰਦੀ ਹਾਂ ਨੇੜੇ ਰਹਿੰਦੇ ਆ। ਜਾਹੇ ਵਿਦੇਸ਼ ਨ ਦੀਸਹ ਮੋਹੂ, ਜਦੋਂ ਵਿਦੇਸ਼ ਨੂੰ ਚਲੇ ਗਏ ਫਿਰ ਤਾਂ ਮੈਨੂੰ ਕਿਤੇ ਦਿਸਣਾ ਹੀ ਨਹੀਂ ਇਹਨਾਂ ਦਾ ਚਿਹਰਾ। ਮਨ ਲਖ ਇਉਂ ਬਿਲ ਖੰਤੂ, ਇਉਂ ਮਨ ਵੇ ਜਾਣ ਕੇ ਮੈਂ ਘਬਰਾ ਰਹੀ ਹਾਂ, ਦੁਖੀ ਹੋ ਰਹੀ ਹਾਂ। ਕਹਿ ਜੈ ਰਾਮ ਨਾਨਕ ਪਰ ਨਿਸਚਾ, ਉਸ ਵੇਲੇ ਜੈ ਰਾਮ ਕਹਿਣ ਲੱਗਿਆ, ਵੇਖ ਪਤਨੀ ਤੇਰਾ ਗੁਰੂ ਨਾਨਕ ਸਾਹਿਬ ਉੱਪਰ ਕਿੰਨਾ ਯਕੀਨ ਭਰੋਸਾ ਸੀ। ਔਰ ਥਿਰ ਗਿਰ ਸਮ ਤੇਰੇ, ਤੇਰਾ ਜਿਹੜਾ ਹਿਰਦਾ ਸੀ ਜਿਵੇਂ ਸਮੇਰ ਪਰਬਤ ਪਹਾੜ ਟਿਕਿਆ ਹੁੰਦਾ, ਉਹ ਟਿਕਿਆ ਹੋਇਆ ਸੀ ਪਹਾੜ ਵਰਗਾ ਨਿਸਚਾ। ਭਰਮ ਬੱਜਰ ਤੇ ਥਰ ਹਰ ਡੋਲਿਓ, ਕਹਿੰਦੇ ਭਰਮ ਰੂਪੀ ਜਿਹੜਾ ਬੱਜਰ ਸ਼ਸਤਰ ਹੈ ਉਹਦੇ ਵਜਨ ਕਰਕੇ ਤੇਰਾ ਹਿਰਦਾ ਰੂਪੀ ਸਮੇਰ ਥਰਨ ਥਨ ਕੇ ਡੋਲ ਗਿਆ। ਧੀਰ ਨਸੀ ਇਹ ਬੇਰੇ, ਇਸ ਵੇਲੇ ਤਾਂ ਕਹਿੰਦੇ ਤੇਰੇ ਹਿਰਦੇ ਵੀ ਧੀਰ ਨਾਸ਼ ਹੋ ਗਈ ਹੈ, ਤੂੰ ਵੀ ਹਿਲ ਗਈ ਡੋਲ ਗਈ ਹੈ। ਨਿਤਾ ਪ੍ਰਤੀ ਮੁਝਕੋ ਸਮਝਾਵਤ, ਹੁਣ ਤਾਂ ਹੈ ਨਾਨਕੀ ਤੂੰ ਮੈਨੂੰ ਹਮੇਸ਼ਾ ਸਮਝਾਉਂਦੀ ਹੁੰਦੀ ਸੀ, ਆਪ ਕਿਉਂ ਔਰ ਮਹਿ ਭਰਮੀ, ਕਹਿੰਦੇ ਹੁਣ ਤੂੰ ਆਪ ਕਿਉਂ ਹਿਰਦੇ ਵਿੱਚ ਭਰਮ ਗਈ ਭਟਕ ਗਈ ਹੈ। ਸ੍ਰੀ ਨਾਨਕ ਅਵਿਲੰਬ ਸਦਾ ਨਿਜ, ਗੁਰੂ ਨਾਨਕ ਸਾਹਿਬ ਤਾਂ ਆਪਣਾ ਸਹਾਰਾ ਆਪ ਹੈ, ਬਾਕੀਆਂ ਨੂੰ ਸਹਾਰਾ ਦੇਣ ਵਾਲੇ ਹੈ। ਲਖ ਹੈ ਸੋ ਤਿਨਕੇ ਮਰਮੀ, ਜਿਹੜੇ ਉਹਨਾਂ ਦੇ ਭੇਤੀ ਉਹ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਸਭ ਦਾ ਓਟ ਆਸਰਾ ਹੈ। ਕੌਣ ਮਰਦਾਨਾ ਜੈਸੇ ਰਹਿਪੁਰ, ਬਾਕੀ ਵੀ ਜਿਵੇਂ ਮਰਦਾਨਾ ਇੱਥੇ ਸੁਲਤਾਨਪੁਰ ਹੀ ਰਹਿ ਪਵੇ, ਤੈਸੇ ਕਰ ਹੋ ਉਪਾਈ, ਉਸ ਤਰ੍ਹਾਂ ਦਾ ਉਪਰਾਲਾ ਰੀਟਰ ਕਰ ਲੈਨੇ। ਕੈਸੇ ਹਿਰਦੈ ਉਦਾਸ ਭਯੋ ਹੈ, ਇਹ ਜਿਹੜਾ ਮਰਦਾਨਾ ਹਿਰਦੇ ਵਿੱਚ ਕਿਉਂ ਪ੍ਰਾਮ ਹੋ ਗਿਆ, ਕਿਉਂ ਤਲਵੰਡੀ ਜਾਈ, ਇਹ ਤਲਵੰਡੀ ਆਪਣੇ ਨਗਰ ਨੂੰ ਜਾ ਰਿਹਾ ਹੈ। ਭਨਤ ਨਾਨਕੀ ਬੂਝ ਤਿਹ ਸੋ, ਉਸ ਵੇਲੇ ਨਾਨਕੀ ਜੀ ਕਹਿਣਗੇ ਹੇ ਜੈ ਰਾਮ ਪਤੀ ਜੀ, ਇਹ ਮਰਦਾਨੇ ਨੂੰ ਪੁੱਛ ਲਓ ਕਿਉਂ ਦਿਲਗੀਰ ਭਯੋ ਹੈ, ਇਹ ਕਹਿੰਦੇ ਦਿਲ ਕਰਕੇ ਉਦਾਸ ਹੋ ਗਿਆ ਹੈ। ਕਹਿ ਜੈ ਰਾਮ ਸੁਣੀਏ ਮਰਦਾਨਾ, ਜੈ ਰਾਮ ਕਹਿਣ ਲੱਗਿਆ ਲੈ ਵੀ ਪਰਦਾਨਾ ਸੁਣ ਲਈਏ, ਕਿਉਂ ਤੁਮ ਚੱਲਨ ਰਹਿਓ ਹੈ ਚਾਹਿਓ ਹੈ, ਵੀ ਮਹਾਰਾਜ ਕੋਲੋਂ ਕਿਉਂ ਕਹਿੰਦੇ ਘਰ ਨੂੰ ਜਾਣਾ ਚੱਲਣਾ ਚਾਹੁੰਦਾ ਹੈ। ਸ੍ਰੀ ਨਾਨਕ ਕੋ ਬਹੁਤ ਤੋ ਪਰ, ਨਾਨਕ ਸਾਹਿਬ ਜੀ ਦਾ ਤੇਰੇ ਉੱਪਰ ਤਾਂ ਬਹੁਤ ਹੀ ਹੈ, ਤੇ ਬਹੁਤ ਤੇਰੇ ਨਾਲ ਪ੍ਰੇਮ ਪਿਆਰ ਕਰਦੇ ਹੈ, ਕੈਸੇ ਭਈ ਵਿਚਾਰਾ, ਮਰਦਾਨੇ ਤੇਰੀ ਕਿਵੇਂ ਇਸ ਤਰ੍ਹਾਂ ਦੀ ਵਿਚਾਰ ਹੋ ਗਈ, ਮਹਾਰਾਜ ਕੋਲ ਨੀ ਰਹਿਣਾ ਘਰੇ ਜਾਣਾ ਹੈ। ਰਹੋ ਸੰਗ ਨਾ ਕਰ ਹੋ ਪਿਆਨਾ, ਮਰਦਾਨੇ ਮੇਰਾ ਬਚਨ ਮੰਨ, ਤੂੰ ਮਾਲਾ ਕੋਲ ਮਹਾਰਾਜ ਕੋਲ ਰਹੋ, ਤੂੰ ਘਰੇ ਨਾ ਜਾਣਾ। ਚਾਹੇ ਜੋ ਲਿਹੋ ਨਾ ਅਵਾਰਾ, ਚਾਹੇ ਜੋ ਲਿਹੋ ਨਾ ਅਵਾਰਾ, ਜਿਹੜਾ ਵੀ ਤੂੰ ਚਾਹੁੰਦਾ ਕੋਈ ਦੇਰੀ ਨੇ ਹੁਣੇ ਲੈ ਲਾ ਸਭ ਕੁਛ। ਸੁਣ ਜੋ ਰਾਮ ਤਿੰਨ ਸੰਗ ਨਾ ਨਿਭ ਹੈ, ਉਸ ਵੇਲੇ ਮਰਦਾਨਾ ਬੋਲਿਆ ਸੁਣ ਵੀ ਜੈ ਰਾਮ, ਗੁਰੂ ਨਾਨਕ ਨਾਲ ਵੀ ਨਿਭਾ ਹੋਣਾ ਮੁਸ਼ਕਲ ਹੈ। ਕਲਾਵਾਨ ਅਵਤਾਰਾ, ਉਹ ਤਾਂ ਗੁਰੂ ਨਾਨਕ ਸਾਹਿਬ ਸ਼ਕਤੀਆਂ ਵਾਲੇ ਅਵਤਾਰ ਹੈ। ਲੱਗੀ ਸਮਾਧ ਤੀਨ ਦਿਨ ਬੀਤੇ, ਸੁਣ ਲਾ ਉੱਥੇ ਕਿਨਾਰੇ ਤੇ ਕਹਿੰਦੇ ਸਮਾਧੀ ਲੱਗੀ ਸੀ, ਤਿੰਨ ਦਿਨ ਲੰਘ ਗਏ ਸੀ ਉਹਨਾਂ ਨੂੰ, ਹੱਥ ਨ ਆਏ ਆਹਾਰਾ, ਮੈਨੂੰ ਤਾਂ ਕਹਿੰਦੇ ਤਿੰਨ ਤੱਕ ਛਕਣ ਵਾਸਤੇ ਭੋਜਨ ਹੱਥਾਂ ਵਿੱਚ ਨਹੀਂ ਮਿਲਿਆ, ਭੋਜਨ ਨਹੀਂ ਹੱਥ ਵਿੱਚ ਆਇਆ। ਤਿੰਨ ਕੋ ਭੁੱਖ ਪਿਆਸ ਨਹਿ ਕਬ ਹੂੰ, ਉਹ ਗੁਰੂ ਨਾਨਕ ਨੂੰ ਨਾ ਕਹਿੰਦੇ ਭੁੱਖ ਹੈ ਨਾ ਕਦੇ ਤੇ, ਹਾਂ ਭੋਜਨ ਨਿਤ ਚਾਹ, ਮੈਂ ਤਾਂ ਵੀ ਮਰਦਾਨਾ ਮਨੁੱਖ ਹੈ, ਮੈਂ ਤਾਂ ਸੁਭਾਅ ਸ਼ਾਮ ਪ੍ਰਸ਼ਾਦੇ ਭੋਜਨ ਚਾਹੁੰਦਾ। ਨਗਰ ਮਦ ਮੁਝ ਨਹੀਂ ਸੰਦੇਹਾ, ਹਾਂ ਜੇ ਮਹਾਰਾਜ ਇੱਥੇ ਸ਼ਹਿਰ ਦੇ ਨੇੜੇ ਤੇ ਰਹਿਣ ਫਿਰ ਤਾਂ ਮੈਨੂੰ ਕੋਈ ਸੰਸਾ ਨਹੀਂ। ਕਾਨਨ ਕਹਿਤੇ ਖਾਹਾਂ, ਜੇ ਮਹਾਰਾਜ ਜੰਗਲ ਵਿੱਚ ਬੈਠੇ ਆ ਦੱਸੋ ਵੀ ਮੈਂ ਕਿੱਥੋਂ ਖਾਵਾਂ। ਮਰ ਹਰੀ ਛੰਦ ਸੁਣੀਏ ਮਰਦਾਨਾ, ਕਰ ਗੁਜਰਾਨ, ਆਓ ਜੈ ਰਾਮ ਬੋਲਿਆ, ਮਰਦਾਨੇ ਸੁਣ ਲਈਏ, ਤੂੰ ਗੁਜ਼ਾਰਾ ਕਰ ਲੈ, ਜੇ ਬਿਦ ਹੋਏ ਤੁਮਾਰ, ਇਸ ਤਰ੍ਹਾਂ ਵੀ ਤੇਰਾ ਗੁਜ਼ਾਰਾ ਹੋ ਸਕਦਾ, ਉਵੇਂ ਆਪਣੇ ਘਰ ਲਾ ਅਸੀਂ ਪ੍ਰਬੰਧ ਕਰ ਦਿਆਂਗੇ। ਰੋਹਪੁਰ ਸੁਲਤਾਨਾ ਕਰ ਘਰ ਖਾਨਾ, ਦੋਵੇਂ ਜਿੰਨਾ ਚਿਰ ਸੁਲਤਾਨਪੁਰ ਰਹੇ ਉਹਨਾਂ ਤਾਂ ਦੋਵੇਂ ਟਾਈਮ ਤੂੰ ਘਰੇ ਆ ਕੇ ਛਕ ਲਿਆ ਕਰ, ਦੋਨੋਂ ਕਾਲ ਆਹਾਰ ਦੋਨੇ ਸਮੇਂ ਕਹਿੰਦੇ ਤੂੰ ਇੱਥੇ ਆ ਕੇ ਘਰੇ ਛਕ ਲਿਆ ਕਰ ਮੌਜ ਨਾਲ, ਜੇ ਗਮ ਨਾ ਹੋ ਆਨਾ ਲਿਹ ਧਨ ਪਾਨਾ, ਜੇ ਤੂੰ ਮਹਾਰਾਜ ਕਹਿੰਦੇ ਹੋਰ ਥਾਂ ਚਲੇ ਜਾਣ ਤੂੰ ਵੀ ਜਾਏ ਤੇ ਕਹਿੰਦੇ ਆਪਣੇ ਹੱਥਾਂ ਵਿੱਚ ਸਾਡੇ ਕੋਲੋਂ ਰੁਪਈਏ ਲੈ ਲਾ, ਘਰ ਖਰੀਦ ਤਹਿ ਖਾਓ, ਜਿੱਥੇ ਵੀ ਤੂੰ ਜਾਵੇਂ ਉੱਥੇ ਕਹਿੰਦੇ ਭੋਜਨ ਜਿਹੜਾ ਖਰੀਦ ਕੇ ਛਕ ਛੁਕ ਲਿਆ ਕਰ ਭੋਜਨ, ਨਾ ਕਰੋ ਭਿਆਨਾ ਰਹੋ ਇਹ ਥਾਨ, ਇਸ ਕਰਕੇ ਮਰਦਾਨਾ ਤੂੰ ਘਰੇ ਨਾ ਜਾ ਮਹਾਰਾਜ ਦੇ ਨਾਲ ਹੀ ਰਹਿ, ਨਾਨਕ ਢਿੱਗ ਹਰ ਖਾਓ, ਮਹਾਰਾਜ ਦੇ ਕੋਲ ਖੁਸ਼ ਹੋ ਕੇ ਰਹਿ ਹਮੇਸ਼ਾ, ਸੁਣ ਕਰ ਮਰਦਾਨਾ ਉਰ ਹਰ ਖਾਨਾ, ਜੈ ਰਾਮ ਤੂੰ ਸੁਣ ਕੇ ਮਰਦਾਨਾ ਹਿਰਦੇ ਵਿੱਚ ਖੁਸ਼ ਹੋ ਗਿਆ, ਕੀਨੋ ਰਹਿਣ ਵਿਚਾਰ, ਵੀ ਚਲੋ ਫਿਰ ਮਹਾਰਾਜ ਕੋਲ ਆਪਾਂ ਬਚਾ ਰਹਿ ਪੈਨੇ, ਇਸ ਤਰ੍ਹਾਂ ਦਾ ਵਿਚਾਰ ਜਾ ਕਰ ਲਿਆ ਇਹਨੇ, ਮੁੱਖ ਬਚਨ ਬਖਾਨਾ ਤੁਮ ਕਹਿ ਮਾਨਾ, ਵਿਚਾਰ ਕੇ ਕਹਿਣ ਲੱਗਿਆ ਮੁੱਖੋਂ ਵੀ ਲੈ ਵੀ ਜੈ ਰਾਮਾ ਤੇਰਾ ਬਚਨ ਮੈਂ ਮੰਨ ਲੈਨਾ, ਜਾ ਨਾ ਮੈਂ ਆਗਾਰ, ਲੈ ਹੁਣ ਤਾਂ ਫਿਰ ਮੈਂ ਨਹੀਂ ਆਪਣੇ ਘਰ ਵਿੱਚ ਜਾਂਦਾ, ਹੋਈ ਪੁਨ ਰਹਿਣਾ ਰਹਿਓ ਸੁਵੈਨਾ, ਇਸ ਤਰ੍ਹਾਂ ਕਹਿੰਦੇ ਰਾਤ ਹੋਈ ਆਈ ਹੈ ਜੈ ਰਾਮ ਦੇ ਘਰ ਦੇ ਵਿੱਚ ਹੀ ਮਰਦਾਨਾ ਰਹਿ ਗਿਆ, ਖੁਸ਼ੀ ਨਾਨਕੀ ਪੂਰ, ਇਸ ਵੇਲੇ ਨਾਨਕੀ ਜੀ ਨੂੰ ਬੇਨਤੀ ਖੁਸ਼ੀ ਹੋਈ ਹੈ, ਜੋ ਹੋਏ ਰੁਕ ਗ੍ਰਹਿ ਨਰ ਜਾਵਹਿ ਤੇਹ ਟਰ, ਜਿਵੇਂ ਕਹਿੰਦੇ ਕਿਸੇ ਦੇ ਉੱਪਰ ਕਿਸੇ ਗ੍ਰਹਿ ਦੀ ਰੋਕ ਹੋ ਜਾਏ, ਗ੍ਰਹਿ ਦਾ ਬਲਜਾ ਪੈ ਜਾਏ ਤੇ ਉਹ ਕਹਿੰਦੇ ਟਲ ਜਾਏ, ਤਿਉਂ ਔਰ ਪੀਰਾ ਦੂਰ, ਇਸ ਤਰ੍ਹਾਂ ਨਾਨਕੀ ਜੀ ਦੀ ਜਿਹੜੀ ਪੀੜਾ ਜੀ ਦੂਰ ਹੋਈ ਹੈ, ਗ੍ਰਹਿ ਜਾ ਟਲ ਗਿਆ ਹੈ, ਦਵਾਈਆ ਛੰਦ ਭੋਰ ਭਈ ਮਰਦਾਨਾ ਬੋਲਿਓ, ਜਦੋਂ ਸਵੇਰ ਹੋਈ ਹੈ ਮਰਦਾਨਾ ਇਸ ਤਰ੍ਹਾਂ ਬੋਲਿਆ ਚੱਲਿਆ, ਚਾਵੋ ਨਾਨਕ ਪਾਸੀ, ਮੈਂ ਵੀ ਜੈ ਰਾਮ ਨਾਨਕੀ ਜੀ ਮੈਂ ਗੁਰੂ ਨਾਨਕ ਸਾਹਿਬ ਦੇ ਕੋਲ ਜਾਣਾ, ਭੋਜਨ ਕਰ ਤਿਆਰ ਤੁਝ ਦੇਵ ਹੈ, ਉਸ ਵੇਲੇ ਨਾਨਕੀ ਜੀ ਕਹਿਣ ਲੱਗੇ ਤੈਨੂੰ ਭੋਜਨ ਤਿਆਰ ਕਰਕੇ ਦਿੰਨੇ ਆ, ਖਾਏ ਜਾ ਸ਼ੁੱਧ ਨਾਸੀ, ਇਸ ਤਰ੍ਹਾਂ ਤੂੰ ਖਾ ਕੇ ਚਲਿਆ ਜਾਈ ਤੇਰੀ ਭੁੱਖ ਨਾਸ ਹੋ ਜਾਊ, ਮਨ ਬਚਨ ਮੁਖ ਅਚਿਓ ਆਹਾਰਾ, ਬਚਨ ਮੰਨ ਲਿਆ ਭੋਜਨ ਤਿਆਰ ਹੋ ਗਿਆ, ਮਰਦਾਨੇ ਨੇ ਛਕ ਲਿਆ, ਗਵਨਨ ਭਇਓ ਤਿਆਰੀ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਾਣ ਵਾਸਤੇ ਤਿਆਰ ਪਰ ਤਿਆਰ ਹੋ ਗਿਆ, ਘਰ ਕੋ ਚੀਰ ਜਰਾਮ ਦਇਓ ਤਬ, ਉਸ ਵੇਲੇ ਜੈ ਰਾਮ ਜੀ ਨੇ ਆਪਣੇ ਗਲ ਦਾ ਜਿਹੜਾ ਵਧੀਆ ਚੋਲਾ ਜਿਹਾ ਲਾ ਕੇ ਮਰਦਾਨੇ ਨੂੰ ਦੇ ਦਿੱਤਾ, ਪਹਿਰਿਓ ਹਰਖਤ ਭਾਰੀ, ਬੜਾ ਵਧੀਆ ਚੋਲਾ ਜਿਹਾ ਪਹਿਨ ਕੇ ਬੇਨਤੀ ਖੁਸ਼ ਹੋ ਗਿਆ ਮਰਦਾਨਾ, ਬੀਸ ਰਜਤ ਪਨ ਦੀਨੇ ਬਹਰੋ, ਉਦੋਂ ਬਾਅਦ ਜੈ ਰਾਮ ਨੇ 20 ਰੁਪਈਏ ਦੇ ਦਿੱਤੇ ਇਹਨੂੰ, ਭਨਤ ਨਾਨਕੀ ਬੈਨਾ, ਨਾਨਕੀ ਜੀ ਉਸ ਵੇਲੇ ਬਚਨ ਕਹਿਣ ਲੱਗੇ ਮਰਦਾਨੇ ਨੂੰ, ਸਦਨ ਆਨ ਮੁਝ ਦਰਸ਼ਨ ਦੀਜੈ, ਮਹਾਰਾਜ ਨੂੰ ਕਹਿਣਾ ਵੀ ਕਰਿਆ ਕਿ ਦਰਸ਼ਨ ਦੇਣ ਸਾਨੂੰ, ਭਨ ਹੋ ਬਿਨੈ ਗੁਣ ਐਨਾ, ਗੁਣਾਂ ਦੇ ਘਰ ਹੈ ਉਹਨਾਂ ਦੇ ਕੋਲ ਮੇਰੇ ਵੱਲੋਂ ਬੇਨਤੀ ਕਹਿਣੀ ਕਰਨੀ, ਅਦਕ ਲਾਲਸਾ ਹਿਰਦੇ ਲਖ ਕਰ, ਹਿਰਦੇ ਦੀ ਬਹੁਤੀ ਚਾਹਨਾ ਜਾਣ ਕੇ, ਦਇਆ ਧਾਰ ਘਰ ਆਵੇ, ਮਹਾਰਾਜ ਦਇਆ ਧਾਰ ਕੇ ਘਰੇ ਆ ਜਾਣ, ਜਾਹੋ ਅਭੈ ਮਰਦਾਨਾ ਤਿੰਨ ਢਿੱਗ, ਮਰਦਾਨਾ ਹੁਣ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚਲਿਆ ਜਾ, ਅਨਤ ਥਾਨ ਨਹਿ ਜਾਵੇ, ਤੇਰੇ ਜਾਣ ਤੋਂ ਪਹਿਲਾਂ ਪਹਿਲਾਂ ਹੋਰ ਥਾਂ ਨਾ ਕਿਤੇ ਚਲੇ ਜਾਣ, ਕੰਧੇ ਧਰ ਰਬਾਬ ਕੋ ਗਵਨਿਓ, ਦੇ ਬਚਨਾਂ ਨੂੰ ਮੰਨ ਕੇ ਮੋਢੇ ਤੇ ਰਬਾਬ ਜਾ ਰੱਖ ਲਿਆ ਤੇ ਚੱਲ ਪਿਆ, ਸ੍ਰੀ ਗੁਰ ਢਿੱਗ ਤਬ ਆਇਓ, ਗੁਰੂ ਮਹਾਰਾਜ ਦੇ ਕੋਲਿਓ ਚੱਲ ਕੇ ਆਈ ਗਿਆ, ਬੰਦਨ ਕਰ ਬੈਸਿਓ ਗੁਰ ਬੋਲੇ, ਮੱਥਾ ਜਾ ਕੇ ਬੈਠ ਗਿਆ ਮਹਾਰਾਜ ਬੋਲੇ, ਕਿਉਂ ਰਬਾਬ ਪੁੰਨ ਲਿਆਇਓ, ਮਰਦਾਨੇ ਤੂੰ ਤਾਂ ਘਰੇ ਜਾਣਾ ਸੀ ਰਬਾਬ ਜਾ ਰੱਖ ਕੇ ਤੇ ਕਿਉਂ ਰਬਾਬ ਫਿਰ ਨਾਲ ਹੀ ਲੈ ਆਏ, ਕਹਿ ਗਯੋ ਮੈਂ ਧਰਨ ਜਬੈ ਤੇ, ਕਹਿਣ ਲੱਗਿਆ ਮਹਾਰਾਜ ਨੂੰ ਭੈਣ ਦੇ ਘਰੇ ਮੈਂ ਰਬਾਬ ਰੱਖਣ ਗਿਆ ਸੀ, ਭਗਨੀ ਮਨ ਅਨੁਰਾਗਾ, ਤੁਹਾਡੀ ਭੈਣ ਦਾ ਮਨ ਬਹੁਤ ਪ੍ਰੇਮ ਮੋਹ ਵਿੱਚ ਆ ਗਿਆ, ਮਮ ਜਾਵਨ ਕੀ ਬਾਤ ਸੁਣੀ, ਵੀ ਮੇਰੇ ਘਰੇ ਜਾਣ ਦੀ ਜਦੋਂ ਤੁਹਾਡੀ ਭੈਣ ਨੇ ਗੱਲ ਸੁਣੀ, ਤਿੰਨ ਕੀਨੋ ਵੱਡ ਬੈਰਾਗਾ, ਮਨ ਵਿੱਚ ਬਹੁਤਾ ਬੈਰਾਗ ਕੀਤਾ, ਉਹ ਤਾਂ ਰੋਣ ਹੀ ਲੱਗ ਪਏ, ਆਨ ਜੈ ਰਾਮ ਭਨੇ ਮੁਖ ਬਚਨਾ, ਫਿਰ ਜੈ ਰਾਮ ਨੇ ਆ ਕੇ ਮੁਖੋਂ ਇਹ ਬਚਨ ਕਹੇ ਜਬ ਲਾ ਪੁਰ ਸੁਲਤਾਨ ਲੈ ਵੀ ਮਰਦਾਨੇ ਜਿੰਨਾ ਚਿਰ ਤੱਕ ਤੂੰ ਸੁਲਤਾਨਪੁਰ ਸਾਹਿਬ ਦੇ ਨੇੜੇ ਇੱਥੇ ਰਹੇ ਤਬ ਲਾ ਭੋਜਨ ਖਾਵਹ ਘਰ ਹਮ ਉਹਨਾਂ ਚਿਰ ਦੋਵੇਂ ਟੈ ਆ ਕੇ ਸਾਡੇ ਘਰੇ ਭੋਜਨ ਛਕ ਲਿਆ ਪੁਨ ਦੀ ਖਰਚੀ ਪਾਨ ਫਿਰ ਮਹਾਰਾਜ ਨੂੰ ਵੀ ਹੋਰ ਤਾਂ ਕਿਤੇ ਜਾਣਾ ਹੋਵੇ ਫਿਰ ਮੈਨੂੰ ਮਹਾਰਾਜ ਉਹਨਾਂ ਨੇ ਖਰਚ ਵੀ ਦੇ ਤਾ ਰੁਪਈਏ ਦੇ ਬੀਸ ਕਾਰ ਖਿਕ ਗਰ ਕੋ ਅੰਬਰ ਮਹਾਰਾਜ ਜੈ ਰਾਮ ਨੇ ਖੁਸ਼ ਹੋ ਕੇ ਇੱਕ ਤਾਂ ਗਲ ਦਾ ਚੋਗਾ ਲਾ ਕੇ ਦਿੱਤਾ ਨਾਲੇ 20 ਰੁਪਈਏ ਮੈਨੂੰ ਦੇ ਤੇ ਤੈ ਕਰ ਮੁਜੈ ਪਠਾਇਆ ਮਹਾਰਾਜ ਮੇਰਾ ਸਾਰਾ ਖਰਚ ਦਾ ਬੰਦੋਬਸਤ ਕਰਕੇ ਭੇਜਿਆ ਤੁਹਾਡੇ ਕੋਲ ਪੁਨ ਭਗਨੀ ਭਨ ਆਨ ਸਦਨ ਮੁਜ ਫਿਰ ਮਹਾਰਾਜ ਭੈਣ ਨੇ ਕਿਹਾ ਵੀ ਮਹਾਰਾਜ ਮੇਰੇ ਘਰੇ ਆਉਣ ਦੇਹ ਦਰਸ਼ਨ ਕਰ ਦਾਇਆ ਦਇਆ ਕਰਕੇ ਦਰਸ਼ਨ ਦਿਓ ਇਹ ਸੁਨੇਹਾ ਤੁਹਾਡੀ ਭੈਣ ਦਾ ਕਿਆ ਕੀਨੋ ਤੈ ਕੀਨ ਕੁਕਾਮਾ ਮਹਾਰਾਜ ਕਹਿੰਦੇ ਮਰਦਾਨੇ ਤੂੰ ਖੋਟਾ ਜਿਹਾ ਕੰਮ ਵੀ ਕੀ ਕੀਤਾ ਹੈ ਅੰਤਹ ਡੂਮ ਸੁਭਾਏ ਕੀਨੋ ਤੇਰਾ ਜਿਹੜਾ ਸੁਭਾਅ ਮਰਾਸੀਆਂ ਵਾਲਾ ਹੀ ਨਿਕਲਿਆ ਨਾ ਆਗਹਿ ਤਿੰਨ ਪਾਲਨ ਸ੍ਰੀ ਚੰਦਾ ਪਹਿਲਾਂ ਹੀ ਕਹਿੰਦੇ ਸ੍ਰੀ ਚੰਦ ਦੀ ਮਸਾਂ ਮਸਾਂ ਪਾਲਣਾ ਪੋਸਣਾ ਕਰਦੇ ਪੁਨ ਜਾਚੇ ਤੁਮ ਜਾਏ ਤੂੰ ਕਹਿੰਦੇ ਘਰੇ ਜਾ ਕੇ 20 ਰੁਪਈਏ ਮੰਗ ਲੈ ਭਲੋ ਕਾਜ ਕੀਨੋ ਇਹ ਨਾਹੀ ਮਰਦਾਨੇ ਜਿਹੜਾ ਤੂੰ 20 ਰੁਪਈਏ ਮੰਗ ਕੇ ਲਿਆ ਚੰਗਾ ਕੰਮ ਤਾਂ ਕੀਤਾ ਨਹੀਂ ਲਾਲਚ ਕਰ ਧਨ ਆਨਾ ਇਹ ਮਨ ਦਾ ਲਾਲਚ ਜਾ ਕਰਕੇ ਤੂੰ ਰੁਪਈਏ ਲੈ ਜਾਹੋ ਸਪਦ ਮੁਜ ਮੋਰ ਸੁਦੀਜੈ ਛੇਤੀ ਦੇ ਕੇ ਜਾ ਮਰਦਾਨੇ ਤੇ ਇਹਨਾਂ ਨੂੰ ਮੁੜ ਕੇ ਮੋੜਿਆ ਨਹਿ ਰਾਖੋ ਨਿਜ ਪਾਨਾ 20 ਰੁਪਈਏ ਤੂੰ ਆਪਣੇ ਕੋਲ ਨਾ ਹੱਥਾਂ ਵਿੱਚ ਰੱਖ ਸੁਣ ਨਾਨਕ ਜੀ ਕੂਰ ਨ ਕਹਿ ਮਰਦਾਨਾ ਕਹਿਣ ਲੱਗਾ ਮਹਾਰਾਜ ਸੁਣੋ ਮੈਂ ਝੂਠ ਨਹੀਂ ਬੋਲਦਾ ਨਹਿ ਜਾਚੇ ਮੈਂ ਜਾਏ ਮੈਂ ਕਿਤੇ ਮਰਾਸੀਆਂ ਵਾਂਗੂ ਜਾ ਕੇ ਥੋੜੋ ਉਹਨਾਂ ਤੋਂ 20 ਰੁਪਈਏ ਮੰਗੇ ਸੀ ਦਏ ਆਪ ਤਿੰਨ ਹਿਤ ਕਰ ਹਿਰਦੈ ਜੈ ਰਾਮ ਨੇ ਹਿਰਦੇ ਵਿੱਚ ਪ੍ਰੇਮ ਪਿਆਰ ਕਰਕੇ ਆਪੇ ਹੀ ਮੈਨੂੰ ਦਿੱਤੇ ਤਬ ਲੈ ਕਰ ਹਾਂ ਆਏ ਹਾਂ ਮੈਂ ਲੈ ਕੇ ਆਇਆ ਮੈਂ ਕੋਈ ਮੰਗ ਕੇ ਨਹੀਂ ਲਿਆਇਆ ਤਬ ਜਿਹ ਬਿਦ ਤੁਮ ਬਦਨ ਬਦ ਹੋ ਗਏ ਮਹਾਰਾਜ ਜਿਵੇਂ ਇਸ ਤਰ੍ਹਾਂ ਤੁਸੀਂ ਮੁੱਖ ਤੋਂ ਮੈਨੂੰ ਕਹੋਗੇ ਤਸ ਬਿਦ ਮੈਂ ਅਨੁਸਾਰਾ ਮੈਂ ਮਹਾਰਾਜ ਤੁਹਾਡੇ ਅਨੁਸਾਰੀ ਹਾਂ ਜਿਉਂ ਤਨ ਸੰਗ ਹੋਏ ਨਿਰਬਹਿਵਾ ਬਾਕੀ ਇੰਨੀ ਗੱਲ ਹੈ ਜਿਵੇਂ ਤੁਹਾਡੇ ਨਾਲ ਮਹਾਰਾਜ ਮੇਰੀ ਨਿਭ ਸਕੇ ਤੁਹਾਡੇ ਨਾਲ ਰਹਿ ਸਕਾਂ ਤੈਸੇ ਕਰ ਹੋ ਵਿਚਾਰਾ ਓਏ ਜੀ ਸੋਚ ਵਿਚਾਰ ਕਰ ਲਓ ਵੀ ਮੇਰਾ ਖਾਣ ਪੀਣ ਦਾ ਬੰਦੋਬਸਤ ਤੁਸੀਂ ਕਰੀ ਰੱਖਿਓ ਕਹਿ ਸ੍ਰੀ ਗੁਰ ਨਰ ਆਸ ਨ ਰੱਖੀਏ ਮਹਾਰਾਜ ਕਹਿੰਦੇ ਵੀ ਇਹ ਤਾਂ ਖਾਣ ਪੀਣ ਦੀ ਆਸਾ ਨਾ ਰੱਖੀ ਬਹੁਤ ਬੇਕਾਰ ਕਹਿ ਸ੍ਰੀ ਗੁਰ ਨਰ ਆਸ ਨ ਰੱਖੀ ਮਹਾਰਾਜ ਕਹਿੰਦੇ ਕਿਸੇ ਮਨੁੱਖ ਦੀ ਆਸਾ ਨਹੀਂ ਰੱਖਣੀ ਚਾਹੀਦੀ ਉਹ ਫਲਾਨਾ ਹੋ ਦਊ ਫਲਾਨਾ ਹੋ ਦਊਗਾ ਬਹੁਤ ਬੇਕਾਰ ਇਸ ਮਾਹੀ ਇਹਨਾਂ ਲੋਕਾਂ ਦੀ ਆਸਾ ਰੱਖਣੀ ਇਹਦੇ ਵਿੱਚ ਤਾਂ ਬਹੁਤੇ ਵਿਗਾੜ ਹੁੰਦੇ ਤ੍ਰਿਸ਼ਨਾ ਆਦਿਕ ਹੋਏ ਨਹਿ ਤ੍ਰਿਪਤੈ ਮਨੁੱਖ ਦੇ ਅੰਦਰ ਤ੍ਰਿਸ਼ਨਾ ਵਧ ਜਾਂਦੀ ਹੈ ਫਿਰ ਮਨੁੱਖ ਮੰਗਣ ਤੇ ਤੁਰ ਪੈਂਦਾ ਰੱਜਦਾ ਨਹੀਂ ਹੁੰਦਾ ਬਹੁਰ ਬਹੁਰ ਭਰਮਾਹੀ ਮੁੜ ਕੇ ਕਹਿੰਦੇ ਇੱਧਰ ਉੱਧਰ ਭਰਮ ਦਾ ਭਟਕਦਾ ਹੀ ਫਿਰਦਾ ਇੱਕ ਜਾਚ ਦੂਜੇ ਢਿੱਗ ਹੋ ਜਾਵੇ ਤ੍ਰਿਸ਼ਨਾ ਵਧ ਗਈ ਪਹਿਲਾਂ ਇੱਕ ਕੋਲੋਂ ਹੱਸ ਕੇ ਅੜ ਕੇ ਮੰਗਦਾ ਫਿਰ ਉੱਥੋਂ ਲੈ ਕੇ ਦੂਜੇ ਕੋਲ ਜਾ ਹੱਥ ਅੜਦਾ ਪੁਨ ਤੀਸਰ ਪਹਿ ਦੀਨਾ ਫਿਰ ਉੱਥੇ ਨਹੀਂ ਕਰਦਾ ਫਿਰ ਤੀਸਰੇ ਕੋਲ ਜਾ ਕੇ ਆਈ ਨਮਾਣਾ ਜਾਂਦਾ ਉੱਥੇ ਲੇਰਨੀਆਂ ਕੱਢਦਿਆ ਚਤੁਰਥ ਤੇ ਜਾਚਾ ਹੋਏ ਆਤੁਰ ਫਿਰ ਕਹਿੰਦੇ ਵਿਆਕਲ ਜਾ ਹੋ ਕੇ ਔਖਾ ਜਾ ਹੋ ਕੇ ਚੌਥੇ ਕੋਲੋਂ ਵੀ ਮੰਗਦਾ ਵੀ ਤੂੰ ਵੀ ਕੁਝ ਦੇ ਤ੍ਰਿਸ਼ਨਾ ਕੀਨ ਅਧੀਨਾ ਤ੍ਰਿਸ਼ਨਾ ਨੇ ਇਹਨੂੰ ਅਧੀਨ ਕਰ ਲਿਆ ਹੁੰਦਾ ਤੇ ਬਸ ਫਿਰ ਹੱਥ ਹੀ ਅੜੀ ਜਾਂਦਾ ਲੇਰਨੀਆਂ ਕੱਢੀ ਜਾਂਦਾ ਮੰਗਤਾ ਬਣ ਕੇ ਇੱਕ ਆਸ ਰੱਖ ਅਬਿਨਾਸੀ ਉਹ ਪਰਮਰਦਾਨੇ ਸਿਆਣਾ ਬਣ ਤ੍ਰਿਸ਼ਨਾ ਠੜ ਇੱਕ ਜੋ ਨਾਸ ਤੋਂ ਰਹਿਤ ਪਰਮੇਸ਼ਰ ਉਹਦੇ ਉੱਤੇ ਤੂੰ ਆਸਾ ਰੱਖ ਤ੍ਰਿਸ਼ਨਾ ਨਾਸਹ ਅੰਨ ਹੋਰ ਜਿਹੜੀਆਂ ਸਾਰੀਆਂ ਤ੍ਰਿਸ਼ਨਾ ਤੂੰ ਨਾਸ ਕਰ ਦੇ ਛੱਡ ਦੇ ਜਹ ਜਹ ਹੋਵੇ ਪੁਚਾਵਹ ਤਹ ਤਹ ਜਿਹੜਾ ਪਰਮੇਸ਼ਰ ਮਾਲਕ ਹੈ ਜਿੱਥੇ ਜਿੱਥੇ ਕੋਈ ਆ ਉੱਥੇ ਉਹ ਉੱਥੇ ਪਹੁੰਚਾਉਂਦਾ ਸਭ ਕੁਛ ਕੀਟ ਮੱਧ ਪਾਖਾਨਾ। ਸਾਰੇ ਪੱਥਰਾਂ ਵਿੱਚ ਕੀੜੇ ਵਸਦੇ ਆ, ਉਹਨਾਂ ਨੂੰ ਵੀ ਉਹ ਸੱਕਰ ਤੇ ਚੌਲ ਪਚਾਉਂਦਾ ਵੇਖ ਲਾ। ਉਧਰ ਵਿਖੇ ਪ੍ਰਤ ਪਾਲਹ ਜੋ, ਜਿਹੜਾ ਪੇਟ ਦੇ ਵਿੱਚ ਬੱਚਾ ਹੁੰਦਾ ਹੈ ਦੇਖ ਲਾ, ਉੱਥੇ ਵੀ ਉਹਦੀ ਪਾਲਣਾ ਕਰਦਾ। ਜਨਮਤ ਦੇ ਆਹਾਰਾ, ਜਦੋਂ ਬੱਚਾ ਜਨਮ ਲੈਂਦਾ ਉਹਨੂੰ ਵੀ ਕਹਿੰਦੇ ਉਹ ਭੋਜਨ ਦਿੰਦਾ, ਦੁੱਧ ਛਕਣ ਵਾਸਤੇ ਦਿੰਦਾ। ਪੂਰਬ ਅਸਥਨ ਮਹਿ ਕੁਛ ਨਾਹੀ, ਵੇਖ ਲੋ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਅਸਥਨਾਂ ਵਿੱਚ ਕੁਝ ਨਹੀਂ ਹੁੰਦਾ, ਪਾਣੀ ਜਿਹਾ ਹੀ ਹੁੰਦਾ। ਪੁਨ ਪੈ ਪਸਮਤ ਧਾਰਾ, ਜਦੋਂ ਬੱਚੇ ਨੇ ਜਨਮ ਲੈਣਾ ਹੁੰਦਾ ਉਦੋਂ ਕੁਝ ਸਮਾਂ ਪਹਿਲਾਂ ਹੀ ਕਹਿੰਦੇ ਅਸਥਨਾਂ ਵਿੱਚੋਂ ਜਿਹੜੀਆਂ ਦੁੱਧ ਦੀਆਂ ਧਾਰਾ ਉਸ ਪਸਮਤ ਪੈਂਦੀਆਂ, ਫੁੱਟ ਪੈਂਦੀਆਂ। ਇਹ ਵਿਦ ਲੱਖ ਕਰ ਅਸਥਿਰ ਉਰ ਕਰ, ਇਸ ਤਰ੍ਹਾਂ ਜਾਣ ਕੇ ਨਾ ਵੀ ਕਰਤਾਰ ਸਾਰੇ ਬੰਦੋਬਸਤ ਕਰਦਾ ਹੈ। ਧਰਦੇ ਨੂੰ ਟਿਕਾ, ਧਰ ਸੰਤੋਖ ਸਦਾਈ, ਉਹ ਮਿਰਦਾਨੇ ਹਮੇਸ਼ਾ ਸੰਤੋਖ ਰੱਖ। ਜਲ ਥਲ ਗਿਰ ਨਭ ਤਾਂਬਰ ਧਰ ਹੈ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਪਹਾੜਾਂ ਵਿੱਚ ਵੀ, ਹੋਰ ਜਿਹੜੀ ਤਾਂਬੇ ਦੀ ਧਰਤੀ ਹੈ ਜਿੱਥੇ ਸਾਪੀ ਰਹਿ, ਜਹ ਲਗ ਚਰ ਅਚਰਾਈ, ਜਿੱਥੇ ਕਹਿੰਦੇ ਜਿਹੜੇ ਤੁਰਨ ਫਿਰਨ ਵਾਲੇ ਹੈ, ਜਿੱਥੇ ਅਚਰ ਨਹੀਂ ਤੁਰਦੇ, ਚੇਚੇ ਜੜ ਹਨ, ਉਹ ਸਾਰਿਆਂ ਵਿੱਚ ਹੀ ਉਹ ਬੰਦੋਬਸਤ ਕਰਦਾ ਹੈ। ਰੋਸ਼ ਪਾਲਣਾ ਕਰਤ ਵਿਸਾਲਾ, ਸਾਰਿਆਂ ਦੀ ਅਲੋਪ ਹੋ ਕੇ ਗਲਤ ਹੋ ਕੇ ਪਰਮੇਸ਼ਰ ਪਾਲਣਾ ਪੋਸਣਾ ਕਰਦਾ ਹੈ। ਕੋਈ ਨਾ ਬਿਨਾ ਆਹਾਰਾ, ਦੇਖ ਲਾ ਜਿਹੜਾ ਕੋਈ ਪੈਦਾ ਕੀਤਾ ਕੋਈ ਭੋਜਨ ਤੋਂ ਬਗੈਰ ਹੈਗਾ, ਸਭ ਨੂੰ ਉਹ ਦਿੰਦਾ ਪਹੁੰਚਾਉਂਦਾ ਹੈ। ਅਸ ਉਦਾਰ ਕੋ ਤਜ ਕਰ ਭਰਮਤ, ਉਹ ਮਰਦਾਨੇ ਐਸੇ ਸਖੀ ਦਾਤੇ ਪਰਮੇਸ਼ਰ ਨੂੰ ਤੂੰ ਛੱਡ ਕੇ ਭਰਮਦਾ ਭਟਕਦਾ। ਤਿਸਨਾ ਦੁੱਖ ਪਰਵਾਰਾ, ਤਿਸਨਾ ਦੇ ਦੁੱਖ ਦੇ ਨਾਲ ਤੂੰ ਘੇਰਿਆ ਪਿਆ ਵੇਖ ਲਾ। ਸੁਦਾਸਨੇ ਸੁਦਾਸਨੇ ਜਨ ਬੈਨ ਸਰੋਨ ਸੁਨ, ਅੰਮ੍ਰਿਤ ਵਰਗੇ ਜਿਹੜੇ ਬਚਨ ਹੈ ਜਦੋਂ ਮਰਦਾਨੇ ਨੇ ਕੰਨਾਂ ਵਿੱਚ ਸੁਣੇ, ਮਨ ਮਹ ਆਵ ਸੰਤੋਖਾ, ਮਨ ਦੇ ਵਿੱਚ ਮਰਦਾਨੇ ਦੇ ਉਹਦੇ ਸੰਤੋਖ ਆ ਗਿਆ। ਜਨਮ ਜਨਮ ਕੀ ਤ੍ਰਿਸ਼ਨਾ ਦੁੱਖ ਤੇ, ਜਨਮਾਂ ਜਨਮਾਂ ਦੀ ਜਿਹੜੀ ਤ੍ਰਿਸ਼ਨਾ ਕਹੀ ਨਾ ਉਹਦੇ ਦੁੱਖ ਕਰਕੇ, ਦੇ ਗਿਆਨ ਬਾਰ ਭੁੱਖਾ, ਮਹਾਰਾਜ ਨੇ ਕਹਿੰਦੇ ਗਿਆਨ ਜਿਹੜਾ ਸ੍ਰੇਸ਼ਟ ਦੇ ਕੇ ਇਹਨੂੰ ਕਹਿੰਦੇ ਭੈਣ ਰਚਾ ਦਿੱਤਾ। ਬਦਨ ਬਦਤ ਮਰਦਾਨਾ ਚੱਲੀਏ, ਉਸ ਵੇਲੇ ਮਰਦਾਨਾ ਜਦੋਂ ਐਨ ਸੰਤੋਖ ਨਾਲ ਸੰਤੁਸ਼ਟ ਹੋ ਗਿਆ, ਮੁੱਛੋਂ ਕਹਿਣ ਲੱਗਾ ਮਹਾਰਾਜ ਫਿਰ ਹੁਣ ਆਪਾਂ ਚੱਲੀਏ ਕਿਸੇ ਪਾਸੇ, ਤੁਮਕੋ ਸੁਸਾਹਕਾਰਾ, ਬਾਕੀ ਮਹਾਰਾਜ ਹੁਣ ਉਂਝ ਤੁਹਾਨੂੰ ਭੈਣ ਬੁਲਾ ਰਹੀ ਹੈ, ਪਹਿਲਾਂ ਕਰੇ ਸੰਗ ਚੱਲੋ ਮੈਂ ਦਿਓ ਰਜਤ ਬਣ, ਹਾਂ ਬਾਕੀ ਤੁਹਾਡੇ ਨਾਲ ਮੈਂ ਚੱਲਾਂਗਾ, ਜੈ ਰਾਮ ਨੂੰ 20 ਰੁਪਈਏ ਵੀ ਦੇ ਦੇਵਾਂਗਾ। ਆਪ ਭਾਰੇ ਦਾ ਵਿਚਾਰ, ਹੁਣ ਮਹਾਰਾਜ ਇਸ ਤਰ੍ਹਾਂ ਦਾ ਇਹਦੇ ਵਿੱਚ ਵਿਚਾਰ ਹੋ ਗਿਆ, ਤੁਹਾਡੇ ਨਾਲ ਚੱਲੂ 20 ਰੁਪਈਏ ਨੂੰ ਮੋੜ ਦਊਂਗਾ। ਕਹਿਓ ਨਾ ਮੇਟੋ ਚੱਲ ਮਰਦਾਨਾ, ਮਹਾਰਾਜ ਕਹਿੰਦੇ ਲੈ ਵੀ ਮਰਦਾਨੇ ਚੱਲ, ਤੇਰਾ ਕਿ ਆਪਾਂ ਮੋੜਦੇ ਨਹੀਂ, ਸੰਗ ਕਾਜ ਹੈ ਤੇਰੇ, ਤੇਰੇ ਨਾਲ ਸਾਡਾ ਵੀ ਖਾਸ ਕੰਮ ਹੈ ਕੋਈ। ਗਏ ਨਗਰ ਮਹਿ ਸਦਨ ਪਹੁੰਚੇ, ਕਹਿ ਕੇ ਸੁਲਤਾਨਪੁਰ ਨਗਰ ਚਲੇ ਗਏ, ਘਰ ਪਹੁੰਚੇ। ਦਾਸੀ ਤੁਲਸਾ ਹੇਰੇ, ਤੁਲਸਾਂ ਦਾਸੀ ਉਹਨੇ ਸਤਿਗੁਰਾਂ ਨੂੰ ਆਉਂਦਿਆਂ ਤੱਕਿਆ, ਠਾਂਡੀ ਅਦੋ ਗੁਹਾਰੀ ਤਬ ਹੀ, ਘਰ ਦੇ ਹੇਠਾਂ ਨੀਚੇ ਖੜੋਤੀ ਸੀ, ਆਵਾਜ਼ ਜੀ ਉਹਨੇ ਮਾਰੀ ਤਰਨੂੰ, ਵਧੂ ਭਰਾਤ ਜੀ ਆਏ, ਵੋਟੀ ਜੀ ਭਰਾ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਆ ਗਏ, ਹਰਖ ਨਾਨਕੀ ਅੰਗ ਨਮੇਵ, ਸੁਣ ਕੇ ਜਿਹੜੀ ਨਾਨਕੀ ਆ ਖੁਸ਼ੀ ਵਿੱਚ ਆ ਕੇ ਅੰਗਾਂ ਵਿੱਚ ਨਹੀਂ ਸਮਾਉਂਦੀ, ਕੇ ਕੀ ਘਨ ਗਜ ਗਰ ਜਾਏ, ਕਹਿੰਦੇ ਇਸ ਤਰ੍ਹਾਂ ਬੱਦਲ ਗੱਜੇ ਤੇ ਮੋਰ ਖੁਸ਼ੀ ਵਿੱਚ ਨੱਚਦੇ ਖੁਸ਼ ਹੋ ਜਾਂਦੇ, ਉਹ ਖੁਸ਼ ਹੋ ਗਈ ਇਹ ਸੁਣ ਕੇ ਆਵਾਜ਼। ਪਦ ਪੰਕਜ ਪਰ ਧਰ ਧਾਏ ਧਰਿਓ ਸਿਰ, ਚਰਨਾ ਕਮਲਾ ਉੱਪਰ ਦੌੜ ਕੇ ਮਹਾਰਾਜ ਦੇ ਸੀਸ ਰੱਖ ਦਿੱਤਾ। ਨਾਨਕ ਧਰਮ ਪੇਲ ਕਰ ਤਾਹੀ, ਆਪਣਾ ਜਿਹੜਾ ਧਰਮ ਹੈ ਉਹਨੂੰ ਕਹਿੰਦੇ ਪਰੇ ਕਰਕੇ ਵੀ ਜਿਹੜੇ ਵੱਡੇ ਆ ਛੋਟੇ ਦੇ ਚਰਨਾਂ ਤੇ ਸੀਸ ਹੀ ਨਾ ਰੱਖਦੇ ਆ, ਛੋਟੇ ਵੱਡਿਆਂ ਤੇ ਰੱਖਦੇ ਆ, ਪਰ ਵੱਡੀ ਨੇ ਕਹਿੰਦੇ ਮਹਾਰਾਜ ਦੇ ਚਰਨਾਂ ਤੇ ਸਿਰ ਕਿਆ ਧਰਮ ਕਰ ਦਿੱਤਾ ਹੈ। ਜੁਗ ਕਰ ਪਰ ਤੇ ਸਿਰ ਤਬ ਲੈ ਕਰ, ਮਹਾਰਾਜ ਨੇ ਕਹਿੰਦੇ ਜਿਹੜਾ ਉਹਦਾ ਸੀਸ ਹੈ ਦੋਵੇਂ ਹੱਥਾਂ ਉੱਪਰ ਹੀ ਲੈ ਲਿਆ, ਪੈਰਾਂ ਚਰਨਾਂ ਤੱਕ ਪੁੱਜਣ ਨਹੀਂ ਦਿੱਤਾ ਹੈ। ਪਰਮ ਪੁਰਖ ਪੁਨ ਪ੍ਰਾਹੀ, ਕਿਉਂ ਮਹਾਰਾਜ ਨੇ ਸੀਸ ਹੱਥਾਂ ਵਿੱਚ ਲੈ ਕੇ ਬਚਨ ਕਿਹਾ ਜੋ ਮਹਾਨ ਪੁਰਖ ਹੈ, ਜਾਂ ਤੇ ਹਾਂ ਤੁਮ ਘਰ ਨਹਿ ਆਵ, ਮਹਾਰਾਜ ਕਹਿੰਦੇ ਤੇ ਵੱਡੀ ਭੈਣ ਇਸੇ ਕਰਕੇ ਤੇਰੇ ਨੀ ਨਾ ਅਸੀਂ ਘਰੇ ਆਉਂਦੇ, ਧਰਤ ਚਰਨ ਸਿਰ ਧਾਈ, ਜਦੋਂ ਆਉਂਦੇ ਆ ਦੌੜ ਕੇ ਸਾਡੇ ਚਰਨਾਂ ਤੋਂ ਸੀਸ ਰੱਖਦੀ ਮੱਲੋ ਮੱਲੀ, ਬਹੁਰ ਨਾ ਮਿਲੋ ਆਨ ਕਰ ਤੁਮ ਕੋ, ਇਸ ਕਰਕੇ ਅਸੀਂ ਤੁਹਾਨੂੰ ਬਚਨ ਕਰਦੇ ਆ ਵੀ ਤੁਸੀਂ ਅਬਦੀਕੀ ਕਰਦੀ ਆ, ਮੁੜ ਕੇ ਨੀ ਅਸੀਂ ਆ ਕੇ ਮਿਲਣਾ ਤੈਨੂੰ, ਹੋਏ ਔਗਨ ਅਧਕਾਈ, ਤੁਹਾਡੇ ਘਰੇ ਆਉਣ ਕਰਕੇ ਬੜਾ ਗੁਨਾਹ ਹੋ ਜਾਂਦਾ, ਤੂੰ ਚਰਨਾਂ ਤੇ ਸੀਸ ਰੱਖ ਦਿੰਦੀ ਆ ਸਾਡੇ ਛੋਟਿਆਂ ਦੇ, ਸਾਡੇ ਸਿਰ ਤੇ ਦੋਸ਼ ਚੜਦਾ ਹੈ। ਸੁਣੋ ਭਰਾਤ ਜੀ ਜੋ ਤੁਮ ਭਖ ਹੋ, ਸਵੇਰੇ ਕਿਹਾ ਹੈ ਭਰਾ ਸੁਣੋ ਜਿਵੇਂ ਤੁਸੀਂ ਕਹਿੰਦੇ ਹੋ ਤੋ ਆਇਸ ਅਨੁਸਾਰ, ਜਿਵੇਂ ਮਹਾਰਾ ਮੈਂ ਤੁਹਾਡੀ ਆਗਿਆ ਅਨੁਸਾਰ ਹਾਂ, ਨਿਜ ਦਰਸ਼ਨ ਦੇਵਤ ਮੁਝ ਰਹੀਏ, ਨਹੀਂ ਗੱਲ ਹੈ ਮਹਾਰਾ ਮੈਨੂੰ ਆਪਣੇ ਦਰਸ਼ਨ ਜ਼ਰੂਰ ਦਿੰਦੇ ਰਹੀਏ, ਕਰ ਹੋ ਨਾ ਹਿਰਦੇ ਵਿਸਾਰਾ, ਆਪਣੇ ਹਿਰਦੇ ਵਿੱਚੋਂ ਕਦੇ ਮਹਾਰਾ ਭੁਲਾਉਣਾ ਨਹੀਂ ਕਰਨਾ, ਨਿਤ ਸਿਮਰਨ ਹੋ ਮਨ ਮਹਿ ਕਰ ਹੋ, ਮੈਂ ਤਾਂ ਹਮੇਸ਼ਾ ਆਪਣੇ ਮਨ ਵਿੱਚ ਯਾਦ ਕਰਦੀ ਹਾਂ, ਕਬ ਕਬ ਆਵ ਹੋ ਐਨਾ, ਫਿਰ ਵੀ ਮਹਾਰਾ ਕਦੇ ਤੁਸੀਂ ਕਦੇ ਕਦੇ ਤੁਸੀਂ ਘਰ ਵਿੱਚ ਹੀ ਆਉਂਦੇ ਹੋ, ਕਰੁਣਾ ਕਰਤ ਕਰੁਣਾ ਕਰਤ ਰਹੋ ਕਰੁਣਾ ਕਰ, ਕਿਰਪਾ ਦੀ ਖਾਣ ਮੇਰੇ ਤੇ ਕਿਰਪਾ ਹੀ ਕਰਦੇ ਰਹੋ, ਤਰਸੀ ਕਰਦੇ ਰਹੋ, ਕਮਲਾਨਨ ਗਤ ਦੈਨ, ਇਹ ਕਮਲ ਵਰਗੇ ਚਿਹਰੇ ਵਾਲੇ ਮੁਕਤੀ ਦੇਣ ਵਾਲੇ, ਜਬ ਨਿਜ ਮਨ ਮਹਿ ਮਿਲਨ ਲਾਲਸਾ, ਮਹਾਰਾਜ ਕਹਿਣ ਲੱਗੇ ਹੇ ਭੈਣ ਜਦੋਂ ਤੇਰੇ ਆਪਣੇ ਮਨ ਦੇ ਵਿੱਚ ਸਾਨੂੰ ਮਿਲਣ ਦੀ ਚਾਹ ਨਾ ਹੋਵੇ, ਸਿਮਰੋ ਜਸ ਪਦ ਆਵ, ਜਦੋਂ ਤੁਸੀਂ ਯਾਦ ਕਰਿਆ ਕਰੋਗੇ ਅਸੀਂ ਸਿਸ਼ੋਤੀ ਦੇ ਕੇ ਆ ਜਾਇਆ ਕਰਾਂਗੇ, ਹੋਵੋ ਨਿਕਟ ਕਿਤਾਂ ਕਿਦੋਂ ਕਿਤ ਦੂਰ, ਭਾਵੇਂ ਅਸੀਂ ਕਿਤੇ ਦੂਰ ਹੋਈਏ ਭਾਵੇਂ ਨੇੜੇ ਹੋਈਏ, ਤਬ ਮੈਂ ਬਿਲਮਨ ਲਾਵ, ਜਦੋਂ ਯਾਦ ਕਰੋਗੇ ਤੁਸੀਂ ਦੇਰੀ ਨੀ ਲਾਵਾਂਗੇ, ਮਰਦਾਨਾ ਆਬ ਬੇਬੇ ਜੀ ਕੇ, ਲੈ ਵੀ ਮਰਦਾਨੇ ਹੁਣ ਆਪਣਾ ਜਿਹੜੇ ਸਾਡੇ ਬੇਬੇ ਜੀ ਵੱਡੀ ਭੈਣ ਦੇ ਹੁਕਾਰ ਖਿਕ ਜੋ, ਜਿਹੜੇ 20 ਰੁਪਈਏ ਇਹਦੇ ਹੱਥਾਂ ਵਿੱਚ ਤੂੰ ਫੜਾ ਦੇ, ਭਨਤ ਨਾਨਕੀ ਜਾਚੇ ਨਾਹੀ, ਨਾਨਕੀ ਜੀ ਕਹਿਣ ਲੱਗੇ ਹੀ ਵੀਰ ਜੀ ਇਹ ਮਰਦਾਨੇ ਨੇ ਤਾਂ ਮੰਗੇ ਹੈ ਨਹੀਂ ਸੀ, ਦੀਨ ਆਪ ਹੀ ਸੋ, ਇਹ ਤਾਂ ਅਸੀਂ ਆਪ ਹੀ ਖੁਸ਼ੀ ਖੁਸ਼ੀ ਦਿੱਤੇ ਸਨ ਇਸ ਨੂੰ, ਤੂੰ ਭਗਤਨ ਹਰ ਕੀ ਬਹੁ ਪਿਆਰੀ, ਕਹਿੰਦੇ ਹੇ ਵੱਡੀ ਭੈਣ ਤੂੰ ਵਾਹਿਗੁਰੂ ਦੀ ਬੜੀ ਤਕੜੀ ਪਿਆਰੀ ਭਗਤਣੀ ਹੈ, ਕਹਿਓ ਵੱਡੇ ਕੋ ਸੁਣ ਹੈ, ਪਰਮੇਸ਼ਰ ਜੀ ਉਹ ਵੱਡਿਆਂ ਦਾ ਕਿਹਾ ਹੋਇਆ ਸੁਣ ਲੈਂਦੇ ਤੇ ਮੰਨ ਲੈਂਦੇ ਹੁੰਦੇ, ਕਹ ਸੌਂਪੇ ਹਮ ਢਿੱਗ ਕਰ ਤਾਰਾ, ਇਸ ਕਰਕੇ ਕਹਿੰਦੇ ਤੂੰ ਕਹਿ ਕੇ ਸਾਨੂੰ ਕਰਤਾਰ ਦੇ ਕੋਲ ਸੌਂਪ ਦੇ, ਪਰਮੇਸ਼ਰ ਦੇ ਸਪੁਰਦ ਕਰ ਦੇ, ਭਲੀ ਬਾਤ ਸਭ ਬਨ ਹੈ, ਫਿਰ ਸਾਡੇ ਲਈ ਸਾਰੀ ਜਿਹੜੀ ਗੱਲਬਾਤ ਬੜੀ ਚੰਗੀ ਬਣ ਜਾਏ, ਭਨਤ ਨਾਨਕੀ ਜਾਣਤ ਹੋ ਗਏ, ਉਸ ਵੇਲੇ ਨਾਨਕੀ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਇਸ ਤਰ੍ਹਾਂ ਜਾਣਦੇ ਹੋਵੋਗੇ, ਇਹ ਮੁਝ ਭਰਾਤਾ ਜਾਣੇ, ਇਹ ਗੁਰੂ ਨਾਨਕ ਜਿਹੜੇ ਆ ਮੇਰੇ ਭਰਾ ਹੈ ਵੀ ਮੈਨੂੰ ਭਰਾ ਕਰਕੇ ਜਾਣਦੀ ਹੋ, ਪਰਮ ਰੂਪ ਪਰਮੇਸ਼ਵਰ ਬਾਪ ਤੋਂ, ਮਹਾਰਾਜ ਤੁਸੀਂ ਤਾਂ ਜਿਹੜਾ ਮਹਾਨ ਪਰਮ ਸਰੂਪ ਪਰਮੇਸ਼ਵਰ ਹੈ, ਪੂਰਨ ਪੁਰਖ ਪੁਰਾਣੇ, ਪੂਰਨ ਪੁਰਖ ਹੈ ਪੁਰਾਤਨ ਸਰੂਪ ਹੈ ਉਹ ਹੈ ਤੁਸੀਂ, ਬਾਰੰਬਾਰ ਕਹਾਓ ਨਮੋ ਤੇ, ਇਸ ਕਰਕੇ ਮੁੜ ਮੁੜ ਕੇ ਮੇਰੇ ਪਾਸੋਂ ਨਾ ਕਹਾਓ ਇਹ ਬਚਨ, ਸੁਸਾਕਾਰ ਖਿਗ ਲੀਜੈ, ਇਹ ਭੈਣ ਜਿਹੜੇ 20 ਰੁਪਈਏ ਮਰਦਾਨੇ ਤੋਂ ਵਾਪਸ ਲੈ ਲਾ, ਮਰਦਾਨਾ ਨਿਜ ਬੰਸ ਮਰਾਸੀ, ਹਾਂ ਮਰਦਾਨਾ ਹੁਣ ਠੀਕ ਆਪਣੀ ਬੇਦੀ ਬੰਸ ਦਾ ਮਰਾਸੀ ਹੈ, ਹੁਣ ਆਵੇ ਤਬ ਦੀਜੈ, ਫਿਰ ਜਦੋਂ ਭੈਣ ਕਿਤੇ ਆਵੇ ਤੇ ਉਦੋਂ ਇਹਨੂੰ ਰੁਪਈਏ ਤੂੰ ਦੇ ਦੇਣੇ, ਹੁਣ ਤੂੰ ਵਾਪਸ ਕਰ ਲੈ, ਛੂਛਾ ਕਬ ਹੈ ਨਾ ਭੇਜੋ ਜਾਂ ਕੋ, ਇਸ ਮਰਦਾਨੇ ਨੂੰ ਹੇ ਭੈਣ ਕਦੇ ਆਪਾਂ ਖਾਲੀ ਨੀ ਭੇਜਣਾ, ਤੂੰ ਬੇਦੀ ਕੁਲ ਤਨੀਆ, ਤੂੰ ਬੇਦੀਆਂ ਦੀ ਕੁਲ ਦੀ ਸਪੁੱਤਰੀ ਆ ਲੜਕੀ ਆ, ਸ੍ਰੀ ਚੰਦ ਨਿਜ ਕੋਸ਼ਰ ਪਾਇਓ, ਬਾਕੀ ਜਿਹੜਾ ਸ੍ਰੀ ਚੰਦ ਆ ਉਹ ਕਹਿ ਕੇ ਤੈਨੂੰ ਤੇਰੀ ਗੋਦ ਵਿੱਚ ਪਾਇਆ ਆਪਣੇ ਵੱਲੋਂ, ਤਦਪ ਦੇਵਨ ਬਣਿਆ, ਫਿਰ ਵੀ ਕਹਿੰਦੇ ਤੈਨੂੰ ਹੀ ਦੇਣਾ ਬਣਦਾ ਹੈ ਪਰ ਤੂੰ ਕਹਿੰਦੇ ਆਪਣੇ ਵੱਲੋਂ ਦੇਣਾ ਕਰੀ ਜਾ ਰਹੀ ਹੈ, ਉਰਕਾਰ ਹਰ ਖਰ ਜਾਏ ਪਨੀਜੈ। ਹਾਂ ਹਿਰਦੇ ਵਿੱਚ ਖੁਸ਼ ਹੋ ਕੇ ਸਾਨੂੰ ਜਾਣ ਦੀ ਆਗਿਆ ਕਰ ਦੇ। ਹੇਰਾ ਦੇਸ਼ ਵਿਦੇਸ਼ਾ ਇਸ ਕਰਕੇ ਇਹ ਵੱਡੀ ਭੈਣ ਦੇਸਾਂ ਪ੍ਰਦੇਸ਼ਾਂ ਨੂੰ ਮੈਂ ਜਾ ਕੇ ਦੇਖਾਂ। ਨਹਿ ਚਿੰਤਾ ਚਿਤ ਬੀਚ ਵਿਚਾਰੀਏ। ਹਾਂ ਸਾਡੀ ਚਿਤ ਵਿੱਚ ਚਿੰਤਾ ਕਰਕੇ ਕੋਈ ਸੋਚੀਏ ਵਿਚਾਰੀਏ ਨਾ। ਧਰ ਹੋ ਧੀਰ ਧਰ ਜੈਸਾ, ਧਰਤੀ ਵਰਗਾ ਜਿਹੜਾ ਧੀਰਤ ਹੈ ਤੂੰ ਹਿਰਦੇ ਵਿੱਚ ਤਾਰ। ਸਿਮਰਹ ਜਬ ਆਵੂ ਤਤਕਾਲਾ, ਹੇ ਭੈਣ ਜਦੋਂ ਤੁਸੀਂ ਚੇਤੇ ਕਰੋਗੇ ਬੜੀ ਛੇਤੀ ਆ ਜਾਵਾਂਗੇ। ਪੂਰਨ ਜਾਨਹ ਬੈਨਾ, ਜਿਹੜਾ ਅਸੀਂ ਬਚਨ ਕਹਿ ਰਹੇ ਨੂੰ ਝੂਠ ਨਾ ਜਾਣਨਾ ਸਮਝਣਾ। ਸੁਣ ਤੋ ਸੋਦਰੀ ਸਹਿਤ ਸੁਨੇਹਾ, ਸਵੇਰੇ ਭੈਣ ਸੁਣ ਕੇ ਬੜੇ ਪ੍ਰੇਮ ਪਿਆਰ ਨਾਲ। ਸਕਲ ਬਚਨ ਗੁਣ ਐਨਾ, ਸਾਰੇ ਬਚਨਾਂ ਨੂੰ ਜੋ ਗੁਣਾਂ ਦੇ ਘਰ ਹਨ ਗੁਰੂ ਨਾਨਕ ਸਾਹਿਬ। ਰਹਿਤ ਇਹਾਂ ਜੇ ਸਦਨ ਨ ਆਵਹ, ਮਹਾਰਾਜ ਹੁਣ ਇੱਥੇ ਰਹਿੰਦੇ ਤੁਸੀਂ ਘਰੇ ਨੀ ਨਾ ਆਉਂਦੇ। ਤਦਬ ਭੀ ਧਿਰ ਵਾਸੂ, ਤਾਂ ਵੀ ਮਹਾਰਾਜ ਤੁਹਾਡੇ ਵਚਨ ਕਰਕੇ ਮੈਨੂੰ ਤਰਵਾਜਾ ਆ ਗਿਆ, ਹੌਸਲਾ ਹੋਇਆ ਆ। ਹੋਉ ਅਧੀਰ ਵਿਦੇਸ਼ ਗਏ ਤੇ, ਜਦੋਂ ਮਹਾਰਾਜ ਤੁਸੀਂ ਬਾਹਰ ਵਿਦੇਸ਼ ਗਏ ਫਿਰ ਤਾਂ ਧੀਰ ਤੋਂ ਰਹਿਤ ਹੋ ਜਾਊਂਗੀ। ਸੁਣੋ ਨਾ ਭਿਖ ਹੋ ਪਾਸੂ, ਆਪ ਜੀ ਨੂੰ ਨਾ ਮੈਂ ਪਾਸ ਵੇਖਾਂਗੀ ਨਾ ਕਿਤੇ ਸੁਣਾਂਗੀ ਵੀ ਫਲਾਨੇ ਥਾਂ ਨੇੜੇ ਹੀ ਹੈ। ਤਾਜ ਕਰ ਮੋਹ ਜਾਤ ਕੋ ਹਮਰਾ, ਮਹਾਰਾਜ ਤੁਸੀਂ ਸਾਡਾ ਜਿਹੜਾ ਮੋਹ ਨੂੰ ਛੱਡ ਕੇ ਜਾ ਰਹੇ। ਕਿਉਂ ਭਾਵ ਹੈ ਉਰ ਤੇਰੇ, ਇਹ ਵੀ ਤੁਹਾਡੇ ਹਿਰਦੇ ਵਿੱਚ ਕਿਉਂ ਭਾਉਂਦਾ, ਕਿਉਂ ਚੰਗਾ ਲੱਗਦਾ? ਸਭ ਮਨ ਕੀ ਤੁਮ ਜਾਣ ਬੂਝ ਕੇ, ਮਹਾਰਾਜ ਸਾਡੇ ਮਨਾਂ ਦੀ ਤੁਸੀਂ ਸਾਰੀ ਜਾਣ ਕੇ ਸਮਝ ਕੇ ਕਿਉਂ ਨਾ ਰਹੋ ਢਿੱਗ ਮੇਰੇ, ਮੇਰੇ ਵੱਡੀ ਭੈਣ ਦੇ ਕੋਲ ਕਿਉਂ ਨੀ ਰਹਿੰਦੇ? ਚਾਹੀਏ ਮੋਹ ਤਜਨ ਸੁਣ ਭਗਨ, ਮਹਾਰਾਜ ਕਹਿੰਦੇ ਵੱਡੀ ਭੈਣ ਸੁਣ ਲਾ, ਮੋਹ ਛੱਡਣਾ ਚਾਹੀਦਾ। ਰਜ ਸਨੇਹ ਜੇ ਬੰਦੇ, ਜਿਹੜਾ ਮੋਹ ਹੈ ਨਾ ਇਹ ਕਹਿੰਦੇ ਰੱਸੇ ਵਰਗਾ, ਇਹਦੇ ਵਿੱਚ ਜਿਹੜੇ ਬੱਝ ਜਾਂਦੇ ਹੈ। ਨਹਿ ਨਿਕੇਤ ਤੇ ਨਿਕਸਨ ਪਾਵੇ, ਜਿਹੜੇ ਰੱਸੇ ਵਿੱਚ ਮੋਹ ਵਿੱਚ ਬੱਝਦੇ ਉਹ ਘਰੋਂ ਨੀ ਕਿਸੇ ਪਾਸੇ ਨਿਕਲਣਾ ਪਾਉਂਦੇ। ਅਸ਼ਟ ਜਾਮ ਫਸ ਧੰਦੇ, ਅੱਠੇ ਪੈਰ ਬਸ ਧੰਦਿਆਂ ਵਿੱਚ ਹੀ ਫਸੇ ਰਹਿੰਦੇ, ਬਿਲ ਨੀ ਲੱਗਦਾ ਉਹਨਾਂ। ਧਰ ਔਰ ਧੀਰ ਵਿਚਾਰ ਵਿਵੇਕੂ, ਇਸ ਕਰਕੇ ਇਹਦੇ ਵਿੱਚ ਧੀਰ ਧਾਰ ਤੇ ਤੂੰ ਸ੍ਰੇਸ਼ਟ ਜਿਹੜੀ ਸੱਤ ਸੱਤ ਦੀ ਵਿਚਾਰ ਕਰ। ਸਿਮਰਨ ਤੇ ਮੈਂ ਆਵਾਂ, ਜਦੋਂ ਤੁਸੀਂ ਯਾਦ ਕਰਿਆ ਕਰੋਗੇ ਉਸ ਵੇਲੇ ਅਸੀਂ ਆ ਜਾਇਆ ਕਰਾਂਗੇ। ਦੇਸ਼ ਵਿਦੇਸ਼ ਦੇਖਣੇ ਇੱਛਾ, ਭੈਣ ਆ ਦੇਸ਼ ਇਲਾਕਾ ਹੋਰ ਜਿਹੜਾ ਬਾਹਰਲਾ ਵਿਦੇਸ਼ ਦੇਸ਼ ਆ ਉਹਨੂੰ ਦੇਖਣ ਦੀ ਸਾਡੀ ਇੱਛਾ ਹੈ। ਲੈ ਨਿਦੇਸ਼ ਤੁਮ ਜਾਵਾਂ, ਤੁਸੀਂ ਵੱਡੀ ਭੈਣ ਤੁਹਾਡੀ ਆਗਿਆ ਲੈ ਕੇ ਅਸੀਂ ਜਾਣਾ। ਬਹੁ ਬਿਦ ਬਦਤ ਬਚਨ ਦੇ ਧੀਰਾ, ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਤੀਰ ਦੇ ਕੇ ਦਏ ਕਾਰ ਖਿਕ ਸੋ, ਜਿਹੜੇ 20 ਰੁਪਈਏ ਉਹ ਵੀ ਵਾਪਸ ਦੇ ਦਿੱਤੇ। ਲੈ ਕਰ ਵਿਦਾ ਚੱਲੇ ਦੁੱਖ ਭੰਜਨ, ਭੈਣ ਤੋਂ ਵਿਦਾ ਲੈ ਕੇ ਦੁੱਖਾਂ ਨੂੰ ਤੋੜਨ ਵਾਲੇ ਸਤਿਗੁਰੂ ਚੱਲ ਪਏ। ਮਰਦਾਨਾ ਸੰਗ ਦੋ, ਹਾਂ ਭਾਈ ਮਰਦਾਨਾ ਜੀ ਨਾਲ ਹੈ ਦੋਵੇਂ ਹੀ। ਫਿਰ ਹੈ ਪੀਰ ਤੇ ਰੋਦਤ ਭਗਨੀ, ਮੈਂ ਵਿਛੋੜੇ ਦੀ ਪੀੜਾ ਕਰਕੇ ਜਿਹੜੀ ਭੈਣ ਹੈ ਰੋਣ ਲੱਗ ਪਈ ਹੈ। ਰਾਖਣ ਬਸ ਨਹਿ ਚੱਲਈ, ਮਹਾਰਾਜ ਨੂੰ ਇੱਥੇ ਰੱਖ ਲਈਏ ਉਹ ਕੋਈ ਬਸ ਨਹੀਂ ਚੱਲਦਾ ਹੈ। ਕਹਿਤ ਸੰਤੋਖ ਸਿੰਘ ਭਾ ਪੂਰਨ ਧਿਆਏ, ਕੋਈ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਿਹਨੂੰ ਇਸ ਪ੍ਰਸੰਗ ਦਾ ਜਿਹੜਾ ਧਿਆ ਇਹ ਪ੍ਰਸੰਗ ਦਾ ਜਿਹੜਾ ਰਿਹਾ ਹਿੱਸਾ ਇੱਥੇ ਪੂਰਾ ਹੋ ਗਿਆ। ਦੁੱਖ ਦਲ ਮਲਈ, ਜਿਹੜਾ ਮਹਾਰਾਜ ਦਾ ਪ੍ਰਸੰਗ ਹੈ ਇਹ ਕਹਿੰਦੇ ਸਾਰੇ ਦੁੱਖਾਂ ਨੂੰ ਦਲ ਮਲ ਦੇਣ ਵਾਲਾ ਹੈ। ਇਹ ਪ੍ਰਸੰਗ ਇੱਥੇ ਸਮਾਪਤ ਹੋਇਆ ਦੁੱਖਾਂ ਨੂੰ ਦੂਰ ਕਰਨ ਵਾਲਾ। ਅਗਲਾ ਜਿਵੇਂ ਪ੍ਰਸੰਗ ਗੁਰੂ ਮਹਾਰਾਜ ਇੱਧਰ ਜਿਹੜਾ ਏਮਨਾਬਾਦ ਇਸ ਤਰਫ ਨੂੰ ਗਏ ਸੀ ਆਪ ਜੀ ਦੇ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਇਹ ਇਤਿਹਾਸ ਜਿਸ ਦਾ ਨਾਂ ਨਾਨਕ ਪ੍ਰਕਾਸ਼ ਪੁਸਤਕ ਰੱਖਿਆ ਹੈ, ਇਹ ਜਿਹੜਾ ਇਤਿਹਾਸ ਅਸੀਂ ਕਿਹੜੀਆਂ ਕਿਹੜੀਆਂ ਪੁਸਤਕਾਂ ਤੋਂ ਲੈ ਕੇ ਫਿਰ ਛੰਦਾਬੰਦੀ ਵਿੱਚ ਰਸਿਆ ਹੈ ਉਹ ਸਾਰਾ ਖੋਲ੍ਹ ਕੇ ਦੱਸਣਗੇ ਵੀ ਇਹ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸਾਨੂੰ ਰਚਣ ਦੀ ਲੋੜ ਕਿਉਂ ਪਈ। ਇਹਦਾ ਵੀ ਕੁਝ ਕਾਰਨ ਕਵੀ ਜੀ ਦੱਸਣਗੇ, ਉਹ ਕੱਲ੍ਹ ਦੇ ਇਤਿਹਾਸ ਵਿੱਚ ਸਾਰਾ ਪ੍ਰਸੰਗ ਖੋਲ੍ਹ ਖੋਲ੍ਹ ਆਵੇਗਾ। ਉਹ ਜਿਵੇਂ ਵੀ ਆਵੇਗਾ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਆਪਾਂ ਸਮਾਪਤੀ ਕਰਕੇ ਦੋਸਤਰ ਸਤੋਤਰ ਪੜ੍ਹੀਏ, ਫਿਰ ਅਰਦਾਸ ਵੀ ਚੁਣੀਏ ਜੀ। ਬਿਰਹਿ ਪੀਰ ਤੇ ਰੋਦਤ ਭਗਨੀ, ਰਾਖਨ ਬਸ ਨਹਿ ਚੱਲਈ। ਕਹਿਤ ਸੰਤੋਖ ਸਿੰਘ ਪਾ ਪੂਰਨ ਧਿਆਏ, ਦੁਖ ਦਲ ਮਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪੁਰੋਇ। ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਤਿਲੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੁਮ ਹੈ ਅਰਦਾਸ, ਤੇਰੀ ਸਮਾਤ